ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਹਿਰਦਾ ਕਿਦਾਰ ਸੁਧਾਰਨ ਤਜਨੋ ਸਰਬ ਵਿਕਾਰ ਸਤਿਗੁਰ ਕਰਨਾ ਜਲ ਪਰੈ ਭਗਤ ਕ੍ਰਿਖੀ ਹੋਇ ਸਾਰ ਹਿਰਦਾ ਕਿਦਾਰ ਸੁਧਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਦੀ ਬਾਣ ਸਜਰੇ ਹੈ ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਅਦਰ ਸਤਿਕਾਰ ਸਹਿਤ ਪ੍ਰਕਾਸ਼ ਸੇਵਾ ਦੇ ਨਾਲ ਗੁਰਬਾਣੀ ਦਾ ਪਾਠ ਜਾਪ ਅਤੇ ਰਾਗੀ ਸਿੰਘਾਂ ਦੀ ਸੋਹਣੀ ਰਸਨਾ ਰਾਹੀਂ ਸੰਗੀਤ ਦੇ ਨਿਯਮਾਂ ਵਿੱਚ ਕੁਝ ਕੁ ਸਮਾਂ ਆਸਾ ਦੀ ਵਾਰ ਦਾ ਕੀਰਤਨ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਚੱਲ ਰਿਹਾ ਹੈ, ਇਸ ਨੂੰ ਆਪਾਂ ਲੜੀਵਾਰ ਰੂਪ ਸੁਣ ਰਹੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਬਾਹਰ ਬਾਹਰ ਉਹ ਦੋ ਕੋਹਾਂ 'ਤੇ ਨਿਸ਼ਾਨੀ ਜੀ ਲਾ ਲਈ ਹੈ, ਕੋਧਰ ਕੋਧਰ ਉਸਦੇ ਵਿਚਕਾਰ ਹੀ ਵਿਚਰਦੇ ਰਹਿੰਦੇ ਅਤੇ ਮੁੱਖੋਂ ਫਿਰ ਲਫਜ ਕਹਿੰਦੇ ਰਹਿੰਦੇ ਬਖਸ਼ਹਾਵਾ। ਵੀ ਜਿਹੜਾ ਅੰਮ੍ਰਿਤ ਵੇੜਾ ਹੈ ਇਹ ਵੀ ਬੜਾ ਸੋਹਣਾ ਹੈ, ਚੰਗਾ ਸੁੰਦਰ ਸਮਾਂ ਹੈ, ਅਤੇ ਜਿਹੜਾ ਨਾਮ ਵਾਹਿਗੁਰੂ ਦਾ ਇਹ ਵੀ ਬਹੁਤ ਸੁੰਦਰ ਸੋਹਣਾ ਹੈ। ਯਾਨੀ ਦੋ ਸੋਹਣੀਆਂ ਚੀਜ਼ਾਂ ਹੈ, ਇੱਕ ਅੰਮ੍ਰਿਤ ਵੇੜਾ, ਦੂਜਾ ਅੰਮ੍ਰਿਤ ਵੇੜੇ ਉੱਠ ਕੇ ਵਾਹਿਗੁਰੂ ਦਾ ਨਾਮ ਜਪਣਾ। ਅਤੇ ਜਿਹੜਾ ਵੀ ਕੋਈ ਚਰਨ ਛਰਨ ਆਉਂਦਾ, ਜਦੋਂ ਕੋਈ ਮੱਥਾ ਟੇਕਣ ਲੱਗਦਾ ਹੈ ਤਾਂ ਮੱਥਾ ਨਹੀਂ ਟਿਕਾਉਂਦੇ, ਉਹਨੂੰ ਇਹ ਕਹਿੰਦੇ ਭਾਈ ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਤੇਰਾ ਭਲਾ ਹੋਏਗਾ। ਕਿ ਹੁਣ ਵੀ ਕਰਤਾਰਪੁਰ ਸਾਹਿਬ ਤੋਂ ਬਾਹਰ ਬਾਹਰ ਰੋੜੀ ਸਾਹਿਬ ਗੁਰਦੁਆਰਾ ਦਾ ਕਰਕੇ ਉਹਦਾ ਨਾਮ ਪ੍ਰਸਿੱਧ ਹੈ। ਉੱਥੇ ਇੱਕ ਛੋਟੀ ਜਿਹੀ ਕੁਟੀਆ ਵੀ ਬਣੀ ਹੈ ਬਾਹਰ ਦਰਵਾਜ਼ੇ, ਜਿਹੜੀ ਡਿਓਢੀ ਉਹ ਤਾਂ ਬਹੁਤ ਹੀ ਸੋਹਣੇ ਨਕਸ਼ੇ ਵਾਲੀ ਹੈ, ਭਾਵੇਂ ਤਿਆਰੀ ਉਸਦੀ ਨਹੀਂ ਹੋਈ ਹੈ ਪਰ ਨਕਸ਼ਾ ਵਧੀਆ ਉਹਦਾ। ਇਸ ਤਰ੍ਹਾਂ ਉਹਦੇ ਵਿੱਚ ਬੈਠ ਜਾਂਦੇ ਹੈ ਅਤੇ ਉਹਦੇ ਵਿੱਚ ਬਸਾ ਪੈਣ ਜੋਗੀ ਜਗ੍ਹਾ ਹੈ, ਵਾਧੂ ਜਗ੍ਹਾ ਕੋਈ ਨਹੀਂ ਹੈ। ਉਹਦੇ ਵਿੱਚ ਮਹਾਨ ਜਿਹੜੀ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ ਹੈ, ਸਖਤ ਜਾਂ ਔਖੇ ਹੋ ਕੇ ਤਪ ਕਰਨਾ ਸ਼ੁਰੂ ਕਰ ਦਿੱਤਾ, ਰੋੜੀ ਭਾਰੀ ਕਰੀ ਤਪੱਸਿਆ, ਰਾਤ ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰੂ ਕਰੀ ਵਿਛਾਈ, ਪਣਗ ਪੁਣਗ ਨਹੀਂ ਡਾਇਆ ਹੈ ਕੋ ਉੱਥੇ ਕੋਈ ਚੰਗੀ ਵਧੀਆ ਰਜਾਈ ਤਲਾਈ ਵਿਛਾਈ ਨਹੀਂ ਵਿਛਾਈ, ਇਸ ਰੋੜ ਜੇ ਇਕੱਠੇ ਕਰਕੇ ਹੇਠਾਂ ਵਿਛਾ ਲਏ ਅਤੇ ਉਹਦੇ 'ਤੇ ਬੈਠ ਕੇ ਪਹਿਲਾਂ ਤਾਂ ਉਹ ਥੋੜ੍ਹਾ ਬਹੁਤਾ ਛਕਦੇ ਸਨ, ਫਿਰ ਉਹ ਅੱਕਦਾ ਫੁੱਲੀ ਇੱਕ ਲੌਂਗੀ ਖਾਣ ਲੱਗ ਪਏ ਅਤੇ ਪਾਣੀ ਪੀਣਾ ਵੀ ਛੱਡ ਦਿੱਤਾ ਹੈ। ਹੱਠਾਂ ਪੈਰਾਂ ਵਿੱਚੋਂ ਪੰਜ ਸੱਤ ਦਿਨ ਉਹ ਕਰਦੇ ਰਹੇ, ਫਿਰ ਉਹ ਲੌਂਗ ਜਿਹਾ ਛੱਡ ਕੇ ਰੇਤੇ ਦਾ ਇੱਕ ਮਾਸਾ ਖਾ ਲੈਂਦੇ ਨੇ, ਇਸ ਤਰ੍ਹਾਂ ਗੁਜ਼ਾਰਾ ਕਰਦੇ ਨੇ। ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਉਹ ਪੁੱਛਣ ਤੋਂ ਵੀ ਮਹਾਰਾਜ ਐਸਾ ਕਿਉਂ ਕਰ ਰਹੇ ਹੋ, ਕਹਿੰਦੇ ਵੀ ਆਉਣ ਵਾਲੇ ਸਮੇਂ ਵਿੱਚ ਸਾਡੇ ਜਿਹੜੇ ਸਿੱਖ ਆ ਉਹਨਾਂ ਵਾਸਤੇ ਇਹ ਸਾਰਾ ਕੁਛ ਕਰ ਕਰਾ ਰਹੇ ਹਾਂ, ਸੋ ਸਾਨੂੰ ਭਾਵੇਂ ਕੋਈ ਲੋੜ ਹੈ ਨਹੀਂ ਹੈ। ਇਸ ਤਰ੍ਹਾਂ ਗੁਰਸਿੱਖਾਂ ਵਾਸਤੇ ਜਿਵੇਂ ਆਪ ਜੀ ਨੇ ਮਹਾਨ ਕਾਲਨਾ ਕਰ ਲਈ, ਜਿਹਦੇ ਸਦਕਾ ਬਹੁਤ ਹੀ ਗੁਰਸਿੱਖਾਂ ਦੀ ਹਰ ਪਾਸੇ ਦੇਸਾਂ ਪ੍ਰਦੇਸਾਂ ਵਿੱਚ ਚੜ੍ਹਦੀ ਕਲਾ ਹੋ ਰਹੀ ਹੈ। ਸਰਦਾਰ ਭੱਜ ਰਹੇ, ਰਾਜੇ ਮਹਾਰਾਜੇ ਹੋਏ ਹੈ। ਇਸੇ ਤਰ੍ਹਾਂ ਫਿਰ ਮਹਾਰਾਜ ਉਹ ਖੇਤੀ ਜੀ ਕਰਾਉਣ ਲੱਗ ਪਏ ਹੈ ਅਤੇ ਉਹ ਕਈ ਤਾਂ ਜਿਵੇਂ ਉਹ ਖੇਤੀ ਵਿੱਚ ਹੀ ਦਿਨ ਰਾਤ ਗੁਜ਼ਾਰਦੇ ਸਨ ਅਤੇ ਉਹਨਾਂ ਦੀ ਪ੍ਰੀਖਿਆ ਕਰਨ ਲਈ ਵੀ ਕਿਤੇ ਇਹਦੇ ਵਿੱਚ ਤਾਂ ਨਹੀਂ ਫਸ ਗਏ। ਅਤੇ ਜਿਵੇਂ ਆਪ ਜੀ ਨੇ ਉਹ ਅਜੀਬ ਤਰ੍ਹਾਂ ਦਾ ਹੀ ਹੁਕਮ ਕੀਤਾ ਸੀ ਗੁਰਸਿੱਖਾਂ ਦੀ ਪ੍ਰੀਖਿਆ ਕਰਨ ਵਾਸਤੇ, ਫਿਰ ਆਪਣੇ ਸ਼੍ਰੀ ਲਹਿਣਾ ਜੀ ਦੀ, ਬਾਬਾ ਬੁੱਢਾ ਸਾਹਿਬ, ਭਾਈ ਭਗੀਰਤ, ਭਾਈ ਸਰਦਾਰ ਨਾਨਕ, ਇਹਨਾਂ ਦੀ ਵੀ ਆਪ ਜੀ ਨੇ ਅਜੀਬ ਢੰਗ ਨਾਲ ਹੀ ਪ੍ਰੀਖਿਆ ਕੀਤੀ ਸੀ। ਉਹ ਜਿਵੇਂ ਆਪ ਜੀ ਨੇ ਪ੍ਰੀਖਿਆ ਕੀਤੀ ਪਰਖ ਕੀਤੀ, ਉਹ ਪ੍ਰਸੰਗ ਸ਼ੁਰੂ ਹੋ ਰਹੇ ਹੈ। ਉਹ ਜਿਵੇਂ ਵੀ ਆਉਂਦੇ ਆਪਾਂ ਮਨ ਲਾ ਕੇ ਸੁਣੀਏ ਜੀ। ਹਿਰਦਾਕਦਾਰ ਸੁਧਾਰਨ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਜਿਹੜਾ ਆਪਣਾ ਹਿਰਦਾ ਹੈ ਇਹ ਖੇਦ ਵਾਂਗ ਹੈ, ਇਹਨੂੰ ਜਿਹੜਾ ਸੁਧਾਰਨਾ ਸਵਾਰਨਾ ਹੈ ਠੀਕ ਠਾਕ ਕਰਨਾ ਉਹ ਕੀ ਹੈ। ਤਜਨੋ ਸਰਬ ਵਿਕਾਰ ਜਦਰ ਦੇ ਵਿੱਚੋਂ ਜਿਹੜਾ ਵਿਕਾਰ ਛੱਡ ਦੇਣੇ, ਮਾੜੇ ਫੁਰਨੇ ਛੱਡ ਜਾਣੇ, ਮਾੜਾ ਫੁਰਨਾ ਜਿਹੜਾ ਹਿਰਦੇ ਵਿੱਚ ਲਿਆਉਣਾ ਨਹੀਂ ਹੈ, ਇਹ ਮਨੋ ਹਿਰਦਾ ਇੱਕ ਖੇਤ ਵਾਂਗ ਇਸ ਨੂੰ ਸਵਾਰਨਾ ਹੈ। ਸਤਿਗੁਰ ਕਰੁਣਾ ਜਲ ਪਰ ਇਹੋ ਜਿਹਾ ਜਿਹੜਾ ਹਿਰਦਾ ਰੂਪੀ ਖੇਤ ਜਿੱਥੇ ਵਿਕਾਰ ਨਹੀਂ ਨਾ ਫੁਰੇ ਉਹ ਸੁਧਰਿਆ ਹੋਇਆ ਹੈ। ਕਹਿੰਦੇ ਜੇ ਭਲਾ ਵੀ ਸਤਿਗੁਰੂ ਦੀ ਕਿਰਪਾ ਰੂਪੀ ਉਹ ਸੋਹਣਾ ਸੁੰਦਰ ਜਲ ਪੈ ਜਾਏ, ਭਗਤ ਕ੍ਰਿਖੀ ਹੋਇ ਸਾਰ, ਫਿਰ ਤਾਂ ਉੱਥੇ ਪ੍ਰੇਮਾ ਭਗਤੀ ਰੂਪੀ ਜਿਹੜੀ ਖੇਤੀ ਹੈ ਬਹੁਤ ਹੀ ਕਹਿੰਦੇ ਸ੍ਰੇਸ਼ਟ ਗੁਣਾਂ ਦੇ ਸਹਿਤ ਉਹ ਫਲੀਭੂਤ ਹੋ ਜਾਵੇਗੀ। ਬਹੁਤ ਹੀ ਪ੍ਰੇਮਾ ਭਗਤੀ ਨਾਲ ਜਿਹੜੇ ਦੇਵੀ ਗੁਣ ਉਤਪੰਨ ਹੋ ਜਾਣਗੇ। ਚੌਪਈ ਅਸ ਸ੍ਰੀ ਪ੍ਰਭ ਨੇ ਤਪ ਬਹੁ ਠਾਨਾ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਗੁਰਸਿੱਖੋ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਰੁੜਾਂ ਤੇ ਬੈਠ ਕੇ ਬੜਾ ਭਾਰੀ ਤਪ ਕੀਤਾ ਹੈ। ਜਹਿ ਤਹਿ ਪਸਰਿਓ ਸੁਜਸ ਮਹਾਨਾ। ਇਸ ਕਰਕੇ ਜਿੱਥੇ ਕਿੱਥੇ ਹਰ ਪਾਸੇ ਹੀ ਗੁਰੂ ਨਾਨਕ ਸਾਹਿਬ ਦਾ ਸ੍ਰੇਸ਼ਟ ਜਸ ਫੈਲ ਗਿਆ ਮਹਾਨ। ਦੇਸ਼ ਵਿਦੇਸ਼ਨ ਘਰ ਘਰ ਮਾਹੀ। ਦੇਸਾਂ ਵਿੱਚ ਵੀ, ਪਰਦੇਸਾਂ ਵਿੱਚ ਵੀ, ਅਥਵਾ ਘਰਾਂ ਘਰਾਂ ਵਿੱਚ ਸ੍ਰੀ ਨਾਨਕ, ਸ੍ਰੀ ਨਾਨਕ ਪ੍ਰਾਹੀ। ਜਿੱਥੇ ਕੋਈ ਵਿਚਰ ਰਿਹਾ, ਸੋਭਾ ਵਾਲੇ ਗੁਰੂ ਨਾਨਕ ਸਾਹਿਬ ਜੀ ਧੰਨ ਹਨ। ਸੋਭਾ ਵਾਲੇ ਗੁਰੂ ਨਾਨਕ ਸਾਹਿਬ ਨਿਰੰਕਾਰ ਸਰੂਪ ਧੰਨ ਹਨ, ਇਹੀ ਕਹਿ ਰਹੇ ਹਨ। ਮਿਲ ਹੈ ਪਰਸ ਪਰ ਮਾਨਵ ਬ੍ਰਿੰਦਾ। ਜਿੱਥੇ ਵੀ ਆਪੋ ਵਿੱਚ ਹੀ ਮਾਈ ਭਾਈ ਬਹੁਤੇ ਪੁਰਸ਼ ਮਿਲ ਜਾਂਦੇ ਹਨ, ਇਕੱਠਿਆਂ ਹੋ ਜਾਂਦੇ ਹਨ। ਆਵੇ ਦਰਸ਼ਨ ਹੇਤ ਮੁਕੰਦਾ। ਸਾਰੇ ਬਹੁਤੇ ਇਕੱਠਿਆਂ ਹੋ ਕੇ ਮੁਕਤੀ ਦਾਤਾ ਸਤਿਗੁਰੂ ਦੇ ਦਰਸ਼ਨ ਕਰ ਲਈ ਆ ਜਾਂਦੇ ਹਨ। ਕੇਤਿਕ ਦਰਸ ਕਰ ਹੈ ਘਰ ਜਾਹੀ। ਤਾਂ ਦਰਸ਼ਨ ਕਰਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਕੀਰਤਿਕ ਰਹਿ ਪ੍ਰਭੂ ਕੇ ਪਾਹੀ। ਜਿਨ੍ਹਾਂ ਨੂੰ ਕੋਈ ਸਮਾਂ ਹੈਗਾ, ਜਿਨ੍ਹਾਂ ਨੂੰ ਬਹੁਤਾ ਕਰਦਾ ਮੋਹ ਨਹੀਂ ਹੈ, ਉਹ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ, ਬਚਨ ਵਿਲਾਸ ਕਰਨ ਲਈ, ਸੇਵਾ ਕਰਨ ਲਈ ਹਜ਼ੂਰੀ ਵਿੱਚ ਵੀ ਰਹਿ ਪੈਂਦੇ ਹਨ। ਪੀਰ ਪੂਰ ਭੀ ਪੁਰ ਕਰ ਤਾਰਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਜੋ ਇਹ ਕਰਤਾਰਪੁਰ ਸਾਹਿਬ ਨਗਰ ਵਸਾਇਆ, ਇਹਦੇ ਵਿੱਚ ਬਹੁਤ ਹੀ ਜਿਹੜੀ ਭੀੜ ਹੈ ਗੁਰਸਿੱਖਾਂ ਦੀ, ਕਹਿੰਦੇ ਹੋ ਰਹੀ ਹੈ। ਖਾਏ ਸਮੇਂ ਦੋਏ ਰੁਚਿਰ ਆਹਾਰਾ। ਗੁਰੂ ਘਰ ਲੰਗਰ ਕਹਿੰਦੇ ਖੁੱਲਾ ਡੁੱਲਾ ਬਣਦਾ ਹੈ, ਸੋਹਣਾ ਜਿਹੜਾ ਭੋਜਨ ਹੈ, ਸੋਹਣਾ ਲੰਗਰ, ਦੋਵੇਂ ਸਮੇਂ ਸਭ ਛਕਦੇ ਛਕਾਉਂਦੇ ਹੈ। ਹੋਏ ਅੰਨ ਕੀ ਤੋਟ ਨ ਕੋਈ। ਬਾਕੀ ਜਿਹੜਾ ਅੰਨ ਹੈ, ਆਟਾ ਦਾਲ, ਉਹਦੀ ਕੋਈ ਘਾਟ ਨਹੀਂ ਹੁੰਦੀ ਹੈ। ਰਹਿ ਜਦੇਗ ਅਚੈ ਸਭ ਕੋਈ। ਜਿਹੜਾ ਵੀ ਕਰਤਾਰਪੁਰ ਸਾਹਿਬ ਵਿੱਚ ਗੁਰੂ ਮਹਾਰਾਜ ਦੇ ਪਾਸ ਰਹਿ ਰਿਹਾ, ਸਭ ਕੋਈ ਗੁਰੂ ਕੇ ਲੰਗਰ ਵਿੱਚ ਹੀ ਛਕ ਛਕਾ ਰਿਹਾ ਹੈ। ਦੋਹਰਾ ਦੇਸ਼ ਵਿਦੇਸ਼ਨ ਤੇ ਤਹਾ। ਇਸ ਤਰ੍ਹਾਂ ਕਹਿੰਦੇ ਉਹ ਕਰਤਾਰਪੁਰ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਦੇਸਾਂ ਤੇ ਪ੍ਰਦੇਸਾਂ ਵਿੱਚੋਂ ਬਹੁ ਸੰਗਤ ਭੀ ਆਏ। ਬਹੁਤ ਹੀ ਕਹਿੰਦੇ ਸੰਗਤ ਆ ਕੇ ਇਕੱਠਿਆਂ ਹੋ ਗਈ ਹੈ। ਅਪਰਮਾਨ ਗਿਣਤੀ ਨਾ ਕੋ। ਇੰਨੀ ਗਿਣਤੀ ਸੰਗਤ ਆ ਗਈ ਹੈ ਜੀ, ਕਹਿੰਦੇ ਅਪਰਮਾਨ ਹੈ, ਮਿਣਤੀ ਗਿਣਤੀ ਨਹੀਂ ਹੈ। ਦਰਸ਼ਨ ਕਰ ਹਰ ਖਾਏ। ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਸਾਰੇ ਹੀ ਪ੍ਰਸੰਨ ਹੋ ਰਹੇ। ਚੌਪਈ ਇਸ ਬਿਧ ਕੇ ਤਿਕ ਬਰਖ ਬਿਤਾਏ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਉਹ ਲੰਗਰ ਚਲਾਉਂਦਿਆਂ, ਦਰਸ਼ਨ ਦਿੰਦਿਆਂ, ਤਪ ਕਰਦਿਆਂ ਕੁਝ ਕੁ ਸਾਲ ਬਤੀਤ ਕੀਤੇ। ਨਾਮ ਦਾਨ ਇਸ਼ਨਾਨ ਦ੍ਰਿੜਾਏ। ਜਿਹੜਾ ਕੋਈ ਹਜ਼ੂਰੀ ਵਿੱਚ ਆਉਂਦਾ ਹੈ, ਉਸ ਨੂੰ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਪੱਕਿਆਂ ਕਰ ਲੈ, ਫਿਰ ਵੀ ਨਾਮ ਜਪਣਾ ਵੀ ਤੂੰ ਪੱਕਿਆਂ ਕਰ ਲੈ, ਵੀ ਜਪਣਾ ਹੀ ਹੈ। ਫਿਰ ਇਸੇ ਤਰ੍ਹਾਂ ਕੋਈ ਧਰਮ ਦੀ ਕਿਰਤ ਕਰਕੇ ਦਾਨ ਵੀ ਕਰਨਾ, ਵੰਡ ਛਕਣਾ, ਇਹ ਸਭ ਨੂੰ ਪੱਕਿਆਂ ਕਰਵਾਉਂਦੇ ਹਨ। ਜਹਿ ਤਹਿ ਕੀਰਤਨ ਕੀ ਧੁਨ ਹੋਤੀ। ਜਿੱਥੇ ਕਿੱਥੇ ਗੁਰਸਿੱਖ ਮਾਈ ਭਾਈ ਤੰਬੂ ਲਾਈ ਬੈਠੇ, ਉੱਥੇ ਕੀਰਤਨ ਦੀ ਹੀ ਆਵਾਜ਼ ਹੋ ਰਹੀ ਹੈ। ਸੁਮਤ ਭਗਤ ਮੈਂ ਅਧਿਕ ਉਦੋਤੀ। ਇਸ ਤਰ੍ਹਾਂ ਕਹਿੰਦੇ ਪ੍ਰੇਮਾ ਭਗਤੀ ਕਰ ਜਿਹੜੀ ਹੈ, ਉਹਦੇ ਕਰਕੇ ਸ੍ਰੇਸ਼ਟ ਜਿਹੜੀ ਮੱਤ ਹੈ ਉਹ ਬਹੁਤ ਹੀ ਪ੍ਰਗਟ ਹੋ ਰਹੀ ਹੈ। ਭਾਵ ਪ੍ਰੇਮਾ ਭਗਤੀ ਕਰਨ ਦੇ ਸ੍ਰੇਸ਼ਟ ਮੱਤ ਜਿਹੜੀ ਬਹੁਤ ਹੀ ਉਹ ਪ੍ਰਗਟ ਹੋ ਰਹੀ, ਉਹਦੇ ਹੋ ਰਹੀ ਹੈ। ਜੈ ਜੈਕਾਰ ਕਰ ਹੈ ਚੌਹ ਫੇਰੇ। ਜਿੱਧਰ ਵੀ ਮਹਾਰਾਜ ਜਾਂਦੇ ਆਉਂਦੇ ਚਾਰ ਚੁਫੇਰੇ, ਹਰ ਪਾਸੇ ਮਹਾਰਾਜ ਦੀ ਜੈ ਜੈਕਾਰ ਹੀ ਕਰਦੇ ਫਿਰਦੇ ਗੁਰਸਿੱਖ। ਹੋਏ ਸ਼ਬਦ ਅਭਿਆਸ ਕਨੇਰੇ। ਕਿਤੇ ਕਿਤੇ ਤੰਬੂਆਂ ਵਿੱਚ ਗੁਰਸਿੱਖ ਬੈਠੇ ਹੈ, ਸ਼ਬਦ ਦਾ ਬਹੁਤ ਅਭਿਆਸ ਹੋ ਰਿਹਾ, ਵਾਹਿਗੁਰੂ ਵਾਹਿਗੁਰੂ ਗੁਰਮੰਤਰ ਬੇਨਤੀ ਜਪ ਜਪਾ ਰਹੇ। ਉਨ ਸਿੱਖੀ ਪਰਖਨ ਮਨ ਠਾਨੇ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਨ ਵਿੱਚ ਧਾਰ ਲਈ ਵੀ ਜਿਨ੍ਹਾਂ ਸਿੱਖਾਂ ਨੇ ਸਾਡੀ ਸਿੱਖਿਆ ਧਾਰਨ ਕੀਤੀ ਹੈ, ਉਹਨਾਂ ਨੇ ਸਿੱਖਿਆ ਧਾਰੀ ਕਿ ਐਵੇਂ ਹੀ ਹੈ, ਲਿਫਾਫਾ ਹੀ ਹੈ, ਭੇਖ ਹੀ ਧਾਰਿਆ ਵੀ ਅਸੀਂ ਸਿੱਖ ਹਾਂ ਜੀ, ਸਿੱਖੀ ਧਾਰੀ ਹੈ, ਸਿੱਖਿਆ ਮੰਨਦੇ ਹੈ ਸਾਡੀ। ਉਹ ਸਾਰਿਆਂ ਗੁਰਸਿੱਖਾਂ ਦੀ ਸਿੱਖਿਆ ਸਿੱਖੀ ਜਿਹੜੀ ਪਰਖ ਕੀਤੀ ਹੈ। ਸੁਣੋ ਕਥਾ ਜੋ ਕੀਏ ਗੁਣ ਖਾਨੇ, ਜਿਵੇਂ ਸਿੱਖੀ ਦੀ ਪਰਖ ਕੀਤੀ ਉਹ ਗੁਣਾਂ ਦੇ ਖਾਣ ਸਤਿਗੁਰੂ ਦੀ, ਕਹਿੰਦੇ ਕਥਾ ਸੁਣ ਲੋ ਸਰੋਤੇ ਜਨੋ, ਬਰਜ ਦੀਨ ਕਹਿ ਕਰ ਨਾ ਰਸੋਈ। ਕਿਵੇਂ ਕਹਿੰਦੇ ਸਿੱਖੀ ਦੀ ਪਰਖ ਕੀਤੀ ਹੈ, ਮਹਾਰਾਜ ਨੇ ਲਾਂਗਰੀ ਨੂੰ ਬੁਲਾ ਕੇ ਰੋਕ ਦਿੱਤਾ, ਕਹਿੰਦੇ ਵੀ ਰਸੋਈ ਨੀ ਤਾਂ ਕਰਨੀ ਹੈ, ਲੰਗਰ ਨੀ ਤਿਆਰ ਕਰਨਾ। ਦੋ ਟਾਈਮ ਇੱਕ ਸਮੇਂ ਨਿਸ ਦਿਨ ਮਹਿ ਹੋਈ, ਰਾਤ ਦਿਨ ਵਿੱਚ ਇੱਕ ਸਮਾਂ ਲੰਗਰ ਤਿਆਰ ਕਰਨਾ, ਅੱਠ ਪਹਿਰਾਂ ਤੋਂ ਬਾਅਦ ਹੀ ਛਕਾਉਣਾ ਹੈ ਸਭ ਨੂੰ। ਸਭ ਸਿੱਖਣ ਸੋ ਬਚਨ ਉਚਾਰਾ, ਹਾਂ ਸਾਰਿਆਂ ਗੁਰਸਿੱਖਾਂ ਦੇ ਸਾਥ ਵੀ ਉਹ ਬਚਨ ਬੁਲਾ ਕੇ ਕਹਿ ਦਿੱਤਾ ਹੈ। ਅਬ ਲੰਗ ਲਬਾਹੋ ਸੁਖ ਕਾਰ, ਵੀ ਅੱਠ ਪਹਿਰਾਂ ਲੰਗਰ ਮਿਲਿਆ ਕਰੂ, ਬਾਹਰ ਖੇਤਾਂ ਵਿੱਚ ਜਾ ਕੇ ਹਲਵਾਇਆ ਕਰੋ। ਕ੍ਰਿਖੀ ਕਾਰ ਕਰੀਏ ਮਨ ਲਾਈ, ਜਿਵੇਂ ਗੁਰਸਿੱਖ ਮਨ ਲਾ ਕੇ ਨਾ ਖੇਤੀ ਦਾ ਕੰਮ ਕਰੀਏ। ਨਿਤ ਉਜਲ ਹੋਇ ਬੁੱਧ ਸਵਾਏ, ਇਸ ਤਰ੍ਹਾਂ ਵੀ ਖੇਤੀ ਕਰਨ ਨਾਲ ਤੁਹਾਡੀ ਜਿਹੜੀ ਬੁੱਧੀ ਹੈ ਬਹੁਤ ਹੀ ਉਜਲ, ਬਹੁਤ ਸ਼ੁੱਧ, ਨਿਰਮਲ ਹੋ ਜਾਏਗੀ। ਅਸਕਾ ਸਭ ਕੋ ਲੀਨ ਸੰਗਾਰੇ, ਇਸ ਤਰ੍ਹਾਂ ਦਾ ਬਚਨ ਕਹਿ ਕੇ ਜਿੰਨੇ ਕਰਤਾਰ ਵਿੱਚ ਗੁਰਸਿੱਖ ਆਏ ਸਾਰਿਆਂ ਨੂੰ ਆਪਣੇ ਨਾਲ ਲੈ ਲਿਆ। ਸੇਵ ਕਰਾਵੇ ਬਾਸੁਰ ਸਾਰੇ, ਬਾਹਰ ਖੇਤਾਂ ਵਿੱਚ ਲੈ ਜਾਂਦੇ ਹੈ ਤੇ ਸਾਰਿਆਂ ਦਿਨੀ ਬਸ ਉਹ ਖੇਤੀ ਦਾ ਕੰਮ ਕਰਾਈ ਜਾਂਦੇ। ਜਬ ਦੇਖੀ ਸਿੱਖਣ ਅਸ ਚਾਲੇ, ਬੇਲੜ ਜੇ ਸਿੱਖਾਂ ਨੇ ਇਸ ਤਰ੍ਹਾਂ ਦੀ ਚਾਲੀ ਰੀਤੀ ਜੀ ਦੇਖੀ ਹੈ, ਸ਼ਕਲ ਸ਼ਿਕਾਉਣ ਵਾਲਿਆਂ ਨੇ ਚੱਲੇ ਤਬੈ ਨਿਜ ਸਦਨ ਸੰਭਾਲੇ, ਉਹ ਆਪਣੇ ਘਰਾਂ ਨੂੰ ਚਾਰ ਜੇ ਕਰਕੇ ਉਧਰ ਨੂੰ ਤੁਰ ਪਏ, ਘਰੋ ਘਰੀ ਤੁਰ ਪਏ ਹਨ। ਇੱਕ ਚਤਰ ਪੰਜ ਦਿਨ ਰਹੇ, ਇਹ ਤਾਂ ਔਖੇ ਸੌਖੇ ਚਾਰ ਕੁ ਦਿਨ, ਕੋਈ ਪੰਜ ਕੁ ਦਿਨ ਰਹਿ ਗਏ ਹੈ। ਕਰੀ ਕ੍ਰਿਤ ਕੁਛ ਭੁੱਖ ਦਹੇ, ਇੱਕ ਤਾਂ ਹੁਣ ਸਾਰੀ ਦਿਹਾੜੀ ਕੰਮ ਕਰਨਾ ਪੈਂਦਾ, ਦੂਜਾ ਹੁਣ ਭੋਜਨ ਨਹੀਂ ਮਿਲਦਾ, ਰਜਮਾਠਾਂ ਪਹਿਰਾਂ ਵਿੱਚੋਂ ਭੁੱਖ ਨੇ ਸਾਰੇ ਦਗਦ ਕੀਤੇ, ਔਖੇ ਕੀਤੇ ਪੇਟ। ਲਾਂਗਲ ਤਿਆਗੇ ਲੀਨ ਬਿਦਾਰੀ, ਇਸ ਤਰ੍ਹਾਂ ਹਲ ਬੋਣੇ ਜੇ ਛੱਡ ਦਿੱਤੇ ਹੈ ਤੇ ਮਹਾਰਾਜ ਤੋਂ ਘਰ ਜਾਣ ਦੀ ਵਧੋਗੀ ਲੈ ਗਈ, ਇਜਾਜ਼ਤ ਲੈ ਗਈ ਹੈ। ਗਏ ਧਾਮ ਨਿਜ ਕਾਰ ਕਮਾਈ, ਆਪ ਆਪਣੇ ਘਰਾਂ ਵਿੱਚ ਚਲੇ ਗਏ, ਆਪਣੇ ਘਰ ਦਾ ਕਹਿੰਦੇ ਕੰਮ ਕਰਨ ਲੱਗ ਪਏ ਆ, ਵੀ ਮੁੰਜੇ ਖੇਤੀ ਕਰਨੀ, ਹਲ ਬਾਉਣਾ, ਫਿਰ ਘਰੇ ਥੋੜਾ ਬਾਹ ਲਾਂਗੇ। ਹਰ ਤੱਕ ਗਏ ਅਰਧ ਜਬ ਰਹੇ, ਜਦੋਂ ਅੱਧੇ ਚਲੇ ਗਏ ਅੱਧੇ ਜੇ ਕਹਿੰਦੇ ਰਹਿ ਗਏ ਹਾਂ। ਸਭ ਨੂੰ ਸੁਣਾਏ ਪ੍ਰਭੂ ਬਚ ਕਹੇ, ਉਹਨਾਂ ਨੂੰ ਵੀ ਸਾਰਿਆਂ ਨੂੰ ਚੰਗੀ ਤਰ੍ਹਾਂ ਸੁਣਾ ਕੇ ਨਾ ਮਹਾਰਾਜ ਨੇ ਉਹ ਬਚਨ ਕਹੇ। ਤ੍ਰਿਤੀਏ ਦਿਵਸ ਅਸਨ ਕੋ ਕਰੀਏ, ਕਹਿੰਦੇ ਵੀ ਇਸ ਤਰ੍ਹਾਂ ਅੱਠ ਪਹਿਰਾਂ ਨੀ ਆਪਾਂ ਹੁਣ ਭੋਜਨ ਛਕਣਾ, ਤਪੱਸਿਆ ਕਰਨੀ ਹੈ, ਤੀਜੇ ਦਿਨ ਆਪਾਂ ਹੁਣ ਭੋਜਨ ਛਕਿਆ ਕਰਨਾ। ਬਾਹੋ ਖੇਤ ਸੰਕਟ ਪਰ ਹਰੀਏ, ਕਹਿੰਦੇ ਆਕਨ ਦੀ ਘਾਟ ਆ ਗਈ, ਕਾਲ ਪੈ ਗਿਆ, ਹਲ ਵਾਹਿਆ ਕਰੋ, ਖੇਤੀ ਕਰਿਆ ਕਰੋ, ਇਹ ਜਿਹੜਾ ਦੁੱਖ ਆਪਾਂ ਵੀ ਰਲ ਮਿਲ ਕੇ ਭੋਜਨ ਦਾ ਸੰਕੋਚ ਕਰਕੇ ਨਾਸ ਕਰ ਲਈਏ। ਦਿਵਸ ਦਸਨ ਲਓ ਐਸ ਬਿਤਾਏ, ਇਸ ਤਰ੍ਹਾਂ ਤੀਜੇ ਦਿਨ ਲੰਗਰ ਤਿਆਰ ਹੁੰਦਾ, ਸਾਰੀ ਦਿਹਾੜੀ ਖੇਤੀ ਦਾ ਕੰਮ ਕਰੋ, ਦਸਕ ਦਿਨ ਕਈਆਂ ਨੇ ਉਹ ਬਤੀਰ ਜੇ ਕੀਤੇ ਔਖੇ ਸੌਖੇ। ਸ਼ੁਦਾ ਕ੍ਰਿਤ ਤੇ ਉਰ ਅਕੁਲਾਏ, ਇੱਕ ਤਾਂ ਹੁਣ ਸਾਰੀ ਦਿਹਾੜੀ ਖੇਤੀ ਦਾ ਕੰਮ ਕਰਨਾ ਪੈਂਦਾ, ਦੂਜਾ ਕਹਿੰਦੇ ਤੀਜੇ ਦਿਨ ਪ੍ਰਸ਼ਾਦੇ ਮਿਲਦੇ ਆ, ਫਿਰ ਤਾਂ ਬਹੁਤ ਔਖੇ ਵਿਆਕਲ ਜੇ ਹੋ ਗਏ। ਦੋਹਰਾ ਗਏ ਸਦਨ ਕੋ ਸਿੱਖ ਬਹੁਤੇ, ਤਾਂ ਫਿਰ ਜਿਹੜੇ ਸਿੱਖ ਆ ਉਹ ਘਰੋ ਘਰੀ ਚਲੇ ਗਏ, ਉੱਡ ਗਏ ਰਹੇ ਅਲਪ ਤੇ ਥਾਏ, ਕਰਤਾਰਪੁਰ ਦੇ ਵਿੱਚ ਮਹਾਰਾਜ ਦੀ ਹਜ਼ੂਰੀ ਵਿੱਚ ਮੈਂ ਥੋੜੇ ਜੇ ਰਹਿ ਗਏ ਹਨ। ਚਤੁਰ ਪਹਿਰ ਲਾਂਗਲ ਲੀਏ, ਚਾਰ ਪਹਿਰ ਤੱਕ ਆਪੋ ਆਪਣੇ ਹਲਜੇ ਲੈ ਕੇ, ਕ੍ਰਿਤ ਸੁਵਹਿਰ ਕਮਾਏ, ਬਾਰ ਬਾਰ ਮਹਾਰਾਜ ਦੇ ਜਿੱਥੇ ਉਹ ਖੇਤ ਹਨ ਉੱਥੇ ਕਹਿੰਦੇ ਉਹ ਕਿਰਤ ਜੀ ਕਰਾਉਂਦੇ ਖੇਤੀ ਕਰਦੇ ਹਨ। ਚੌਪਈ ਮਰਨ ਧਾਰ ਉਰ ਬੈਠੇ ਸੋਏ, ਕਈ ਤਾਂ ਜਿਹੜੇ ਐਸੇ ਗੁਰਸਿੱਖ ਮਰਨਾ ਮੰਡ ਕੇ ਬਹਿ ਗਏ ਵੀ ਮਰ ਜਾਣਾ ਹੈ ਪਰ ਮਹਾਰਾਜ ਤੋਂ ਪਾਸੇ ਨੀ ਜਾਣਾ। ਜਾਏ ਨ ਕਬਹੂ ਕੈਸੇ ਹੋਏ, ਹੋਏ ਕਿਹੋ ਜੀ ਮਰਜ਼ੀ ਗੱਲ ਹੋ ਜਾਏ ਵੀ ਆਪਾਂ ਨੀ ਜਾਣਾ, ਇੱਥੇ ਮਰਨਾ ਪਵੇ ਤਾਂ ਮਰ ਜਾਣਾ ਹੈ। ਅਤ ਸ਼ੁੱਧ ਤਾਪ ਉਨ ਕ੍ਰਿਤ ਕਮਾਵੈ ਹੈ। ਹਾਂ ਕਹਿੰਦੇ ਹਾਂ ਜਿਨ੍ਹਾਂ ਨੇ ਮਰਨਾ ਮੰਡ ਲਿਆ ਇੱਕ ਤਾਂ ਖੰਮ ਬਹੁਤ ਕਰਦੇ ਹੈ, ਦੂਜਾ ਕਹਿੰਦੇ ਭੁੱਖ ਨਾਲ ਵੀ ਬਹੁਤ ਔਖੇ ਹੁੰਦੇ ਹਨ। ਦੁਰਬਲ ਭਏ ਨ ਸਦਨ ਸਿਧਾਵੈ ਹੈ, ਭਾਵੇਂ ਕਮਜ਼ੋਰ ਲਿੱਸੇ ਜੇ ਹੋ ਗਏ ਆ ਭਾਵੇਂ ਫੇਰ ਵੀ ਕਹਿੰਦੇ ਉਹ ਘਰਾਂ ਨੂੰ ਨੀ ਜਾ ਰਹੇ ਹਨ। ਪ੍ਰਭ ਤਪ ਭਨੇ ਉਹ ਅਸਨ ਨਿਤ ਕੀ ਜੈ, ਇੱਕ ਪਰਖੀ ਸੀ ਥੋੜਾ ਭੁੱਖੇ ਮਾਰਨੇ ਸਨ, ਕਹਿੰਦੇ ਫਿਰ ਮਾਰ ਨੇ ਕਹਿਤਾ ਵੀ ਲਾਂਗਰੀ ਸਿੱਖਾ ਖੁੱਲਾ ਡੁੱਲਾ ਲੰਗਰ ਚਲਾਇਆ ਕਰ, ਖੁੱਲਾ ਭੋਜਨ ਤਿਆਰ ਕਰਿਆ ਕਰ, ਜਾਂ ਤੇ ਸ੍ਰਿਖ ਤ੍ਰਿਪਤੈ ਸੁਖ ਦੀਜੈ। ਇਸ ਕਰਕੇ ਵਿਚਾਰੇ ਵੀ ਭੁੱਖੇ ਤੇ ਆਏ ਸੇ ਖਾ ਕੇ ਰਾਜਨ, ਇਹਨਾਂ ਨੂੰ ਸੁਖ ਦਿਆ ਕਰ, ਇਹਨਾਂ ਦੀਆਂ ਆਸ਼ੀਰਵਾਦਾਂ ਲਿਆ ਕਰ। ਹੁਣ ਲੱਗਿਓ ਨਿਤ ਬਹੁਰ ਹਾਰਾ, ਇਸ ਤਰ੍ਹਾਂ ਕਹਿੰਦੇ ਫਿਰ ਜਿਹੜਾ ਗੁਰੂ ਕੇ ਲੰਗਰ ਵਿੱਚ ਬਹੁਤਾ ਭੋਜਨ ਤਿਆਰ ਹੋਣ ਲੱਗ ਪਿਆ, ਤ੍ਰਿਪਤੈ ਖਾਏ ਸੁਰੁਚ ਅਨੁਸਾਰਾ, ਕਿਸੇ ਦੀ ਰੁਚੀ ਹੈ ਨਾ ਜਿੰਨਾ ਜੀ ਕਰਦਾ ਉਹਨਾਂ ਖਾ ਕੇ ਰੱਜ ਭੁਜ ਲੈਂਦਾ। ਸਗਰੇ ਦਿਵਸ ਕਰੈ ਕ੍ਰਿਖਕਾਰੀ, ਰੱਜ ਭੁਜ ਕੇ ਫਿਰ ਸਾਰੇ ਦਿਹਾੜੀ ਖੇਤੀ ਦਾ ਕੰਮ ਕਰਦੇ। ਭਏ ਖੇਤ ਹਰਿਆਵਲ ਭਾਰੀ, ਇਸ ਕਰਕੇ ਜਿਹੜੇ ਖੇਤ ਹੈ ਬੜੀ ਹਰਿਆਵਲਤਾ ਸਹਿਤ ਹੋ ਗਏ, ਹਰੇ ਭਰੇ ਹੋ ਰਹੇ। ਕਰ ਮਿਹਨਤ ਸਭ ਅੰਨ ਪਕਾਏ, ਗੁਰਸਿੱਖਾਂ ਨੇ ਤਕੜੀ ਮਿਹਨਤ ਕਰਕੇ ਅੰਨ ਪਕਾ ਲਿਆ ਹੈ। ਗੁਰ ਸਮੀਪ ਆਸ ਬਚਨ ਅਲਾਏ, ਗੁਰਸਿੱਖਾਂ ਨੇ ਇਕੱਠਿਆਂ ਹੋ ਕੇ ਆ ਕੇ ਸਤਿਗੁਰੂ ਦੇ ਪਾਸਿਓਂ ਬਚਨ ਕਿਹਾ ਹੈ। ਕਿਰਪਾ ਤੁਮਾਰੀ ਤੇ ਕ੍ਰਿਖ ਪਾਕੀ, ਹੇ ਗੁਰੂ ਨਾਨਕ ਸਾਹਿਬ ਤੁਹਾਡੀ ਕਿਰਪਾ ਕਰਕੇ ਖੇਤੀ ਬੀਜੀ ਸੀ, ਫਿਰ ਮਾਰਾ ਗੋਡੀ ਕੀਤੀ ਪਾਣੀ ਲਾਇਆ, ਹੁਣ ਚੰਗੀ ਤਰ੍ਹਾਂ ਇਹ ਪੱਕ ਗਈ ਹੈ। ਆਪ ਕੈਸੇ ਹੈ ਆਇਸ ਤਾਂ ਕੀ, ਮਾਰਾ ਉਹ ਖੇਤੀ ਦੇ ਸੰਬੰਧ ਵਿੱਚ ਆਪ ਜੀ ਦੀ ਹੁਣ ਕੀ ਆਗਿਆ ਵੀ ਵੱਡੀਏ ਕਿ ਇਸੇ ਤਰ੍ਹਾਂ ਖੜੀ ਰਹਿਣ ਦਈਏ। ਸਤਿਗੁਰ ਕਹਿਓ ਬਾਟ ਸਭ ਲੀਜੈ, ਮਾਰਾ ਕਹਿੰਦੇ ਵੀ ਜੇ ਖੇਤੀ ਪੱਕੀ ਹੈ ਸਾਰੀ ਖੇਤੀ ਵੱਢ ਲੋ ਚੰਗੀ ਤਰ੍ਹਾਂ, ਨਹਿ ਗਾਹੋ ਖਲਵਾਰੇ ਕੀ ਜੈ, ਇੰਨੀ ਗੱਲ ਹੈ ਕਹਿੰਦੇ ਉਹ ਖੇਤੀ ਵੱਢ ਲੈਣੀ ਹੈ ਤੇ ਗਾਹਣੀ ਨੀ, ਦਾਣੇ ਨੀ ਕੱਢਣੇ, ਵੱਡੇ ਵੱਡੇ ਵੱਢ ਕੇ ਢੇਰ ਲਾ ਦੇਣੇ। ਪਾਏ ਰਚਾਏ ਦਾਤ ਲੈ ਦਾਸਾ, ਜਿੰਨੇ ਗੁਰੂ ਕੇ ਸਿੱਖ ਸੇਵਕ ਆਗਿਆ ਪਾ ਕੇ ਆਪੋ ਆਪਣੇ ਹੱਥਾਂ ਵਿੱਚ ਦਾਤਰੀਆਂ ਲੈ ਕੇ, ਲਾਗੇ ਲੁਨਨ ਜਹਾਂ ਕ੍ਰਿਖ ਰਾਸਾ, ਜਿੱਥੇ ਬਹੁਤੀ ਖੇਤੀ ਬੀਜੀ ਉੱਥੇ ਲਾਗੇ ਕੱਟਣ ਵੱਢਣ, ਵਾਡ ਵਾਡ ਕੈ ਖੇਤਨ ਸਾਰੇ, ਜਿੰਨੇ ਕਹਿੰਦੇ ਖੇਤ ਪੱਕੇ ਹੈ ਦਾਤੀਆਂ ਨਾਲ ਵੱਢ ਵੱਢ ਕੇ, ਲਾਏ ਅਧਕ ਊਚ ਖਲਵਾਰੇ, ਬਹੁਤ ਉੱਚੇ ਉੱਚੇ ਖਲਵਾੜੇ ਜਾਣੀ ਉਹ ਉੱਚੇ ਉੱਚੇ ਢੇਰ ਲਾ ਦਿੱਤੇ ਹਨ। ਬਹੁਰ ਗਏ ਸਿੱਖ ਗੁਰੂ ਅਗਾਰੀ, ਇਸ ਤਰ੍ਹਾਂ ਢੇਰ ਲਾ ਕੇ ਵੱਢ ਕੇ ਫਿਰ ਸਤਿਗੁਰੂ ਦੇ ਕੋਲ ਚਲੇ ਗਏ ਗੁਰਸਿੱਖ ਸੇਵਕ, ਕਹਿਓ ਕਰੀ ਇਕਠੀ ਕ੍ਰਿਖ ਸਾਰੀ, ਕਹਿਣ ਲੱਗੇ ਮਹਾਰਾਜ ਅਸੀਂ ਵੱਢ ਵੱਢ ਕੇ ਸਾਰੀ ਖੇਤੀ ਇੱਕ ਜਗ੍ਹਾ ਇਕੱਠੀ ਕਰਤੀ, ਬਹੁਤ ਢੇਰ ਲਾ ਦਿੱਤਾ, ਲਾਗੇ ਅਧਕ ਊਚ ਅੰਬਾਰੇ, ਇਸ ਕਰਕੇ ਜਿਹੜੀ ਉਹ ਨਾਜ ਖੇਤੀ ਵੱਢੀ ਉਹਦਾ ਤਾਂ ਹੁਣ ਬਹੁਤ ਤਕੜੇ ਤਕੜੇ ਢੇਰ ਲੱਗ ਗਏ ਉੱਚੇ। ਪਾਇਰ ਜਾਏ ਰਾਵਰ ਅਨੁਸਾਰੇ, ਮਹਾਰਾਜ ਜਿਵੇਂ ਆਪ ਜੀ ਦੀ ਆਗਿਆ ਹੋਵੇਗੀ ਉਹ ਆਗਿਆ ਪਾ ਕੇ ਉਸ ਅਨੁਸਾਰ ਹੀ, ਤੇ ਚਿੰਨ ਸੁਣ ਕੇ ਪ੍ਰਭੂ ਉਤੰਗੇ, ਮਹਾਰਾਜ ਉਹ ਢੇਰ ਤਾਂ ਲਾ ਦਿੱਤੇ, ਹੁਣ ਗਾਹ ਪਾ ਕੇ ਇਹਨਾਂ ਨੂੰ ਦਾਣੇ ਕੱਢ ਗਏ ਤੇ ਗੁਰੂ ਮਹਾਰਾਜ ਨੇ ਉਸ ਵੇਲੇ ਕਿਉਂ ਬਚਨ ਕਿਹਾ ਹੈ, ਚੱਲੇ ਬਿਲੋਕਨ ਕੋ ਤਿੰਨ ਸੰਗੇ, ਆਏ ਸੁਣ ਕੇ ਉਹ ਗੁਰਸਿੱਖਾਂ ਦੇ ਨਾਲ ਕਹਿੰਦੇ ਉਹ ਜਿਹੜੇ ਜਿੱਥੇ ਬਾਹਰ ਢੇਲ ਲਾਏ ਪਏ ਉਧਰ ਵੇਖਣ ਲਈ ਚੱਲ ਪਏ, ਉੱਚੇ ਜਹਾਂ ਅੰਬਾਰ ਲਗਾਏ, ਜਿੱਥੇ ਗੁਰਸਿੱਖਾਂ ਨੇ ਵੱਢ ਵੱਢ ਕੇ ਉੱਚੇ ਉੱਚੇ ਢੇਰ ਲਾਏ ਹੋਏ, ਠਾਂਡੇ ਆਨ ਭਏ ਤੇ ਹਿਥਾਏ, ਉਸ ਅਸਥਾਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆ ਖੜੋਤੇ ਹਨ। ਹਰਖੇ ਦੇਖ ਤਿਨਹੈ ਸੁਖ ਸਦਨ, ਹਾਂ ਗੁਰੂ ਮਹਾਰਾਜ ਢੇਰ ਲੱਗੇ ਦੇਖ ਕੇ ਖੁਸ਼ ਹੋ ਗਏ, ਸੁਖਾਂ ਦੇ ਘਰ ਗੁਰਸਿੱਖਾਂ ਨੇ ਵੀ ਬਹੁਤ ਤਕੜਾ ਖੇਤੀ ਦਾ ਕੰਮ ਕੀਤਾ, ਉਹਨਾਂ ਵੱਲੀ ਵੀ ਦੇਖ ਕੇ ਖੁਸ਼ ਹੋਏ ਹਨ। ਸਾਧ ਸਾਧ ਉਚਰਿਓ ਸ੍ਰੀ ਬਦਨਾਮ। ਗੁਰੂ ਮਹਾਰਾਜ ਨੇ ਮੁੱਖੋਂ ਬਚਨ ਕਿਹਾ ਵੀ ਸ਼ਾਬਾਸ਼ ਗੁਰਸਿੱਖੋ, ਤੁਹਾਡੇ ਸ਼ਾਬਾਸ਼, ਬਹੁਤ ਤੁਸੀਂ ਵੀ ਮਿਹਨਤ ਕੀਤੀ ਹੈ। ਤੁਮਰੀ ਘਾਲ ਪਈ ਸਭ ਥਾਂ, ਤੁਹਾਡੀ ਜਿਹੜੀ ਘਾਲਣਾ ਕਮਾਈ ਕੀਤੀ, ਮਿਹਨਤ ਕੀਤੀ, ਉਹ ਥਾਂ ਪੈ ਗਈ, ਭਾਵ ਸਾਨੂੰ ਕਬੂਲ ਹੋ ਗਈ ਹੈ। ਜੋ ਗੁਰ ਕੇ ਹਿਤ ਕ੍ਰਿਤ ਕਮਾਈ, ਜੋ ਗੁਰੂ ਮਹਾਰਾਜ ਦੇ ਵਾਸਤੇ ਪ੍ਰਸੰਨਤਾ ਲਈ ਤੁਸੀਂ ਆ ਜਿਹੜਾ ਕਹਿੰਦੇ ਕੰਮ ਕੀਤਾ ਹੈ ਨਾ। ਅਬ ਤੁਮ ਬਚਨ ਮਾਨੀਏ ਐਸੇ, ਕਹਿੰਦੇ ਲਓ ਵੀ ਗੁਰਸਿੱਖੋ, ਹੁਣ ਤੁਸੀਂ ਇਸ ਤਰ੍ਹਾਂ ਸਾਡਾ ਬਚਨ ਮੰਨ ਲਈਏ। ਹਿਰਦੇ ਤੁਮਾਰੇ ਲਾਂਘ ਜੈਸੇ, ਬਾਕੀ ਵੀ ਜਿਵੇਂ ਤੁਹਾਡੇ ਹਿਰਦੇ ਵਿੱਚ ਲੱਗਦਾ, ਜਿਵੇਂ ਤੁਹਾਡਾ ਜੀ ਕਰਦਾ ਉਹ ਵੀ ਕਰ ਲਓ। ਅਸੀਂ ਉਹ ਕਹਿੰਦੇ ਹਾਂ ਵੀ ਜਿਵੇਂ ਤੁਹਾਡਾ ਜੀ ਕਰਦਾ ਉਵੇਂ ਕਰ ਲਓ। ਸਿੱਖ ਕਹਿਓ ਕਿਆ ਹਮਰੇ ਹੱਥ, ਕਹਿਣ ਲੱਗੇ ਮਹਾਰਾਜ ਸਾਡੇ ਹੱਥ ਬਸ ਭਲਾ ਕੀ ਹੈ। ਚੱਲੇ ਆਪ ਕੇ ਬਚਨ ਸਾਥਾ, ਆਪ ਜੀ ਦੇ ਬਚਨਾਂ ਅਨੁਸਾਰ ਹੋ ਕੇ ਅਸੀਂ ਚੱਲਾਂਗੇ, ਜਿਵੇਂ ਕਹੋਗੇ ਉਵੇਂ ਕਰਾਂਗੇ। ਦੋਹਰਾ ਸ੍ਰੀ ਨਾਨਕ ਭਾਖੀ ਤਬੈ, ਉਸ ਵੇਲੇ ਪਰਖ ਕਰਨ ਲਈ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦਾ ਬਚਨ ਕਿਹਾ। ਸੁਣੋ ਬਚਨ ਦੇ ਕਾਨ, ਲੈ ਵੀ ਗੁਰਸਿੱਖੋ, ਖੇਤੀ ਕਰਨ ਵਾਲਿਓ, ਸਾਡਾ ਬਚਨ ਕੰਨ ਦੇ ਕੇ ਜਾਣੀ ਧਿਆਨ ਦੇ ਕੇ ਸੁਣ ਲਓ। ਇਹ ਲਾਲਚ ਕੇ ਕਰੇ ਤੇ, ਉਹ ਜਿਹੜਾ ਵੱਡੇ ਵੱਡੇ ਢੇਰ ਜੇ ਲੱਗ ਗਏ ਆ, ਜੇ ਆਪਾਂ ਗਾਈਏ ਤੇ ਦਾਣੇ ਕੱਢੀਏ, ਇਹ ਲਾਲਚ ਜਿਹਾ ਹੋ ਜਾਊ ਆਪਾਂ ਨੂੰ। ਨਹਿ ਆਵੇ ਕੱਛ ਪਾਨ, ਆਪਣੇ ਹੱਥਾਂ ਵਿੱਚ ਤਾਂ ਕੁਝ ਨਹੀਂ ਆਉਣਾ, ਲਾਲਚ ਕਰਕੇ ਦਾਣੇ ਜੇ ਤੇ ਕੱਢ ਲਾਂਗੇ, ਢੇਰ ਜ਼ਰੂਰ ਲੱਗ ਜਾਣੇ, ਮਿਲਣਾ ਜੁਲਣਾ ਤਾਂ ਕੁਝ ਨਹੀਂ ਆਪਾਂ ਨੂੰ। ਚੌਪਈ ਲੀਜੈ ਪਾਵਕ ਫੂਕਾ ਸਾਰੇ, ਇਸ ਕਰਕੇ ਵੀ ਸਾਡਾ ਤਾਂ ਇਹੀ ਦਿਲ ਕਰਦਾ ਵੀ ਤੁਸੀਂ ਆਪੋ ਆਪਣੇ ਹੱਥਾਂ ਵਿੱਚ ਅੱਗ ਲੈ ਲਓ, ਜਿਹੜੇ ਢੇਰ ਜੇ ਲੱਗੇ ਪਏ ਸਾਰੇ ਸਾੜ ਮਚਾ ਦੇ। ਔਰ ਲਾਲਚ ਕੋ ਦੇਹੋ ਬਿਦਾਰੀ, ਮੇਰੇ ਦੇਹ ਵਿੱਚ ਜਿਹੜਾ ਲਓ ਲਾਲਚ ਜਾ ਵੀ ਬਹੁਤਾ ਢੇਰ ਲੱਗਿਆ, ਬਹੁਤੇ ਦਾਣੇ ਕੱਢਾਂਗੇ, ਇਹ ਭੁਲਾ ਦਿਓ, ਖਤਮ ਕਰ ਦਿਓ। ਸੁਣ ਕੇ ਬਿਸਮਾਦੇ ਮਨ ਮਾਹੀ, ਵਿੱਚੋਂ ਦਾ ਕਈ ਸੁਣ ਕੇ ਬਹੁਤ ਹੀ ਚਰਜੇ ਹੋ ਗਏ, ਹੱਕੇ ਬੱਕੇ ਜੇ ਹੋ ਗਏ। ਅਨ ਰਾਸ ਕਿਉਂ ਸਰਬ ਫੁਕਾਹੀ, ਦੇਖੋ ਬਹੁਤਾ ਇਸ ਤਰ੍ਹਾਂ ਕਹਿੰਦੇ ਮਹਾਰਾਜ ਕਿਉਂ ਅੱਗ ਲਾ ਕੇ ਹੁਣ ਸੜਵਾਈ ਜਾਂਦੇ, ਦਗਰ ਕਰਵਾਈ ਜਾਂਦੇ, ਵੱਡੇ ਜ਼ੋਰ ਸੋਂ ਕੀਨ ਕਮਾਈ। ਇਹ ਤਾਂ ਕਹਿੰਦੇ ਬੜਾ ਤਕੜਾ ਬਲ ਲਾ ਕੇ ਖੇਤੀ ਦੀ ਕਮਾਈ ਕੀਤੀ, ਪ੍ਰਤਪਾਰੀ ਬਹੁ ਸੰਕਟ ਪਾਈ, ਕਹਿੰਦੇ ਔਖੇ ਹੋ ਕੇ ਨੂੰ ਪਾਲਿਆ ਪੋਸਿਆ ਖੇਤੀ ਨੂੰ, ਹਮ ਤੇ ਫੂਕੀ ਜਾਏ ਨਾ ਕੇਹੀ। ਇਹ ਤਾਂ ਵਿੱਚੋਂ ਆਕੜ ਗਏ, ਕਹਿੰਦੇ ਵੀ ਮਹਾਰਾਜ ਅਸੀਂ ਤਾਂ ਇੱਕ ਖੇਤੀ ਪਾਲੀ ਪੋਸੀ ਹੈ, ਵੱਡੀ ਹੈ, ਢੇਲ ਹੈ, ਸਾਥੋ ਦਾਰੀ, ਇਹਨਾਂ ਨੂੰ ਅੱਗ ਲਾ ਕੇ ਸਾੜਿਆ ਜਾਂਦਾ। ਹਟਕ ਰਹੇ ਕੇਤਿਕ ਕਹਿ ਇਹੀ, ਇਸ ਤਰ੍ਹਾਂ ਕਹਿ ਕੂ ਕੇ ਕਹਿੰਦੇ ਹਟ ਰਹੇ, ਪਿੱਛੇ ਪਰੇ ਹੋ ਰਹੇ ਵੀ ਅਸੀਂ ਨਹੀਂ ਸਾੜ ਸਕਦੇ ਆਪਣੇ ਹੱਥੀ। ਕੇਤਕ ਵਿਚਾਰਿਓ ਹਿਰਦੇ ਮਝਾਰਾ, ਇਹ ਜਿਹੜੇ ਸਿਆਣੇ ਗੁਰਸਿੱਖ ਸੀ ਉਹਨਾਂ ਨੇ ਆਪਣੇ ਹਿਰਦਿਆਂ ਹਿਰਦਿਆਂ ਵਿੱਚ ਸੋਚਿਆ ਵਿਚਾਰਿਆ ਹੈ, ਹਮ ਤੋ ਸ੍ਰੀ ਗੁਰ ਬਚ ਅਨੁਸਾਰ, ਆਪਾਂ ਤਾਂ ਮਹਾਰਾਜ ਦੇ ਬਚਨਾਂ ਅਨੁਸਾਰ ਚੱਲਣਾ ਹੈ। ਹਾਨ ਲਾਭ ਚਾਹੀਏ ਨਹਿ ਦੇਖਾ, ਸਾਨੂੰ ਵੀ ਨਫਾ ਹੁੰਦਾ ਕਿ ਨੁਕਸਾਨ ਹੁੰਦਾ ਇਹ ਨਹੀਂ ਦੇਖਣਾ, ਆਪਾਂ ਤਾਂ ਮਹਾਰਾਜ ਦੇ ਬਚਨ ਨੂੰ ਮੰਨਣਾ ਹੈ। ਆਇਸ ਮਾਨਹਿ ਇਹੀ ਵਿਸ਼ੇਖਾ, ਇਹੀ ਵਿਸ਼ੇਸ਼ ਕਰਕੇ ਮਹਾਨ ਹੈ ਸਾਡੇ ਲਈ ਵੀ ਮਹਾਰਾਜ ਦੀ, ਆਪਾਂ ਅੱਗੇ ਮੰਨੀਏ ਖੜੇ ਮੱਥੇ। ਲੈ ਪਾਵਕ ਤਿੰਨ ਤੁਰਤ ਲਗਾਈ, ਉਹਨਾਂ ਸਿਆਣਿਆਂ ਗੁਰਸਿੱਖਾਂ ਨੇ ਮਹਾਰਾਜ ਦਾ ਬਚਨ ਮੰਨ ਕੇ ਬੜੀ ਛੇਤੀ ਅੱਗ ਲੈ ਕੇ ਲਾ ਦਿੱਤੀ ਉਹ ਢੇਰਾਂ ਨੂੰ। ਸੁੱਕੀ ਹੁਤੀ ਪਈ ਜਰ ਛਾਈ, ਜਿੰਨੀ ਖੇਤੀ ਕਹਿੰਦੇ ਸੁੱਕੀ ਪਈ, ਇਸ ਅੱਗ ਲੈ ਜਾਈ, ਸੜਕੇ ਸਾਰੀ ਸਵਾਹ ਹੋ ਗਈ। ਇਸ ਬਿਦ ਭਿਖ ਕੈ ਸਭ ਬਿਸ ਮਾਨੇ, ਇਸ ਤਰ੍ਹਾਂ ਜਿਹੜੇ ਦੂਜੇ ਤੀਜੇ ਸਨ ਉਹ ਸੁਣ ਕੇ ਬੜੇ ਚਰਚੇ ਅੱਕੇ ਬੱਕੇ ਜੇ ਹੋਏ ਹਨ। ਗੁਰ ਕੀ ਗਤ ਕਛ ਜਾਏ ਨ ਜਾਣੇ, ਦੇਵੇ ਗੁਰੂ ਮਹਾਰਾਜ ਦੀ ਰੀਤੀ ਮਰਜ਼ਾਦਾ ਕੋਈ ਜਾਣੀ ਸਮਝੀ ਨਹੀਂ ਜਾਂਦੀ ਹੈ। ਪਦ ਪੰਕਜ ਕੋ ਬੰਧਨ ਕਰਹੀ, ਫੇਰ ਵੀ ਜਿਹੜੇ ਸਿਆਣੇ ਗੁਰਸਿੱਖ ਮਹਾਰਾਜ ਦੇ ਚਰਨਾਂ ਕਮਲਾਂ ਤੇ ਮੱਥੇ ਹੀ ਟੇਕ ਕਰੇ ਮੁਖ ਤੇ ਜੈ ਜੈ ਸ਼ਬਦ ਉਚਾਰੇ ਮੁਖੋਂ ਮਹਾਰਾਜ ਤੁਸੀਂ ਧਨ ਹੋ ਮੁਖੋਂ ਧਨ ਹੋ ਇਸ ਤਰ੍ਹਾਂ ਜੈ ਜੈਕਾਰ ਦਾ ਆਵਾਜ਼ ਕਰਦੇ ਹਨ ਚੱਲ ਆਏ ਪੁੰਨ ਪੁਰ ਕਰ ਤਾਰਾ ਇਸ ਤਰ੍ਹਾਂ ਢੇਰਾਂ ਨੂੰ ਅੱਗ ਜੀ ਲਵਾ ਕੇ ਸਰਵਾ ਕੇ ਫਿਰ ਗੁਰੂ ਨਾਨਕ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਚੱਲ ਆਏ ਜੈ ਤਹ ਹੋਵੇ ਸ਼ਬਦ ਵਿਚਾਰਾ ਜਿੱਥੇ ਕਿੱਥੇ ਗੁਰਸਿੱਖ ਬੈਠੇ ਤੰਬੂਆਂ ਵਿੱਚ ਸ਼ਬਦ ਦੀ ਵਿਚਾਰ ਹੀ ਹੋ ਰਹੀ ਹੈ ਬਾਣੀ ਦੀ ਵਿਚਾਰ ਕਰ ਕਰ ਆ ਰਹੇ ਕਿਤਕ ਕਾਲ ਜਬ ਬਿਤਿਓ ਬਹੋਰੀ ਇਸ ਤਰ੍ਹਾਂ ਜਦੋਂ ਗੁਰਸਿੱਖਾਂ ਨੂੰ ਰਹਿੰਦਿਆਂ ਕੁਝ ਕੁ ਸਮਾਂ ਇੱਥੇ ਬੀਤਿਆ ਕੀਨ ਅਰੰਭਨ ਸਾਂਗ ਸੋ ਔਰੀ ਇਹ ਗੁਰੂ ਮਹਾਰਾਜ ਨੇ ਹੋਰ ਹੀ ਤਰ੍ਹਾਂ ਦਾ ਸਾਂਗ ਜਾ ਸ਼ੁਰੂ ਕਰ ਲਿਆ ਇੱਕ ਦਿਨ ਛੋਰਾ ਬਾਂਧ ਕੱਟ ਸੰਗਾ ਇਹੋ ਜਿਹਾ ਸਾਂਗ ਜਾ ਸ਼ੁਰੂ ਕੀਤਾ ਇੱਕ ਦਿਨ ਮਹਾਰਾਜ ਨੇ ਆਪਣੇ ਹੱਥ ਵਿੱਚ ਲੈ ਕੇ ਇਹਨਾਂ ਲੱਕ ਨੂੰ ਕਹਿੰਦੇ ਤਿੱਖਾ ਜਿਹਾ ਛੁਰਾ ਬੰਨ ਲਿਆ ਧਾਨਕ ਰੂਪ ਧਰਿਓ ਸਰ ਬੰਗਾ ਸਾਰਾ ਸਰੀਰ ਤੇ ਜਿਵੇਂ ਉਹ ਧਾਣੀਆਂ ਧਾਨ ਧਾਨਕਾਂ ਦਾ ਲਿਬਾਸ ਜਿਹਾ ਹੁੰਦਾ ਉਹ ਕਹਿੰਦੇ ਧਾਰਨ ਕਰ ਲਿਆ ਹੈ ਮੁੰਜ ਦਾ ਬਣ ਜਾ ਉੱਤੇ ਲਪੇਟ ਰਿਹਾ ਹੈ ਇਸੇ ਤਰ੍ਹਾਂ ਲੱਸੀ ਦੀਆਂ ਛਿੱਟਾਂ ਜਿਹੀਆਂ ਲਾ ਲਈਆਂ ਤੇ ਕੁੱਤੇ ਤੇ ਕੁੱਤੀਆਂ ਜਿਹੀਆਂ ਲੈ ਲਈਆਂ ਲੱਕਣਾ ਛੁਰਾ ਜਿਹਾ ਬਹਿਣ ਲਿਆ ਜਿਵੇਂ ਅਸੈਂਸੀ ਹੁੰਦੇ ਆ ਗਿੱਦੜ ਕੁੱਟਦੇ ਹੁੰਦੇ ਆ ਇਸ ਤਰ੍ਹਾਂ ਦਾ ਮਹਾਰਾਜ ਨੇ ਰੋਲ ਭੇਜਿਆ ਧਾਰ ਲਿਆ ਅਨਕ ਸੂਕਰੀ ਆਗੇ ਕੀਨੇ ਹਾਂ ਬੜੀਆਂ ਕਹਿੰਦੇ ਸੂਰੀਆਂ ਜੀਆਂ ਅੱਗੇ ਲਾ ਲਈਆਂ ਕੂਕਰ ਕਿਤਕ ਪਛਾਰੀ ਕੁੱਤੇ ਜੇ ਉਹ ਪਿੱਛੇ ਕਰ ਲਏ ਨੇ ਪੁਰਤੇ ਦਿਕਸ ਵੈਰ ਭੇ ਠੰਡੇ ਇਸ ਤਰ੍ਹਾਂ ਕਹਿੰਦੇ ਮੂਹਰੇ ਸੂਰੀਆਂ ਲਾ ਲਈਆਂ ਮਗਰ ਕੁੱਤੇ ਲਾ ਲੈ ਲੈ ਰਹੇ ਤੇ ਕਰਤਾਰਪੁਰ ਸਾਹਿਬ ਤੋਂ ਬਾਹਰ ਬਾਹਰ ਆ ਖੜੋਤੇ ਸਿੱਖਾਂ ਨੂੰ ਦੇਖ ਬਿਸਮਤਾ ਬਾਡੇ ਸਿੱਖਾਂ ਨੂੰ ਦੇਖ ਕੇ ਬੜੀ ਹੈਰਾਨ ਜੀ ਜੀ ਵਧ ਗਈ ਹੈ ਰਹੀ ਨ ਸ਼ਰਧਾ ਅਧਿਕ ਡੁਲਾਏ ਫੇਰ ਤਾਂ ਮਹਾਰਾਜ ਤੇ ਪੂਰਾ ਮਾਤਰ ਵੀ ਕੋਈ ਸ਼ਰਧਾ ਨਹੀਂ ਬਹੁਤੇ ਡਾਵਾਂ ਡੋਲ ਜੇ ਹੋ ਗਏ ਪੌਨ ਜੋਰ ਜੋ ਬਿਟ ਫਹਿਲਾਏ ਕਹਿੰਦੇ ਹਵਾ ਬੜੀ ਬਲ ਨਾਲ ਚੱਕੇ ਤਿੱਖੀ ਚਰੇ ਤੇ ਦਰਖਤ ਹਿਲ ਜਲ ਜਾਂਦੇ ਨਾ ਜੜਾਂ ਹਿਲ ਜਾਂਦੀਆਂ ਸਭ ਦੀ ਸ਼ਰਧਾ ਰੂਪੀ ਜੜ ਜੀ ਹਿੱਲ ਗਈ ਸ਼ਰਧਾ ਚਲੀ ਗਈ ਤਜੇ ਉਹ ਸੰਗਪੁਰ ਬੈਠੇ ਆਈ ਇਹ ਤਾਂ ਕਹਿੰਦੇ ਮਹਾਰਾਜ ਦਾ ਸਾਧ ਛੱਡ ਕੇ ਨਾ ਕਰਤਾਰਪੁਰ ਸਾਹਿਬ ਵਿੱਚ ਹੀ ਆ ਬੈਠੇ ਆ ਮਗਰ ਗਈ ਨਹੀਂ ਮਿਲ ਹੈ ਪਰਸ ਪਰ ਗੇਰਾ ਅਲਾਈ ਆਪੋ ਵਿੱਚ ਹੀ ਮਿਲ ਜੁਲ ਕੇ ਇੱਕ ਦੂਸਰੇ ਨੂੰ ਗੱਲਬਾਤ ਕਹਿੰਦੇ ਕਰਦੇ ਸ੍ਰੀ ਗੁਰ ਤੋਂ ਅਬ ਭਏ ਦੀਵਾਨੇ ਵੀ ਬਹੁਤ ਮਾੜਾ ਹੋਇਆ ਗੁਰੂ ਮਹਾਰਾਜ ਵੱਡੀ ਉਮਰ ਦੇ ਹੋ ਗਏ ਨਾਲੇ ਕਹਿੰਦੇ ਦਵਾਨੇ ਮਸਤਾਨੇ ਹੋ ਗਏ ਕਰਨ ਕੁਕਰਮ ਜੇ ਅਸਮਾਨ ਠਾਨੇ ਕਿਹੋ ਜਿਹਾ ਮਹਾਰਾਜ ਨੇ ਪੁੱਠਾ ਜਿਹਾ ਕੰਮ ਸ਼ੁਰੂ ਕਰਤਾ ਸੂਰੀਆਂ ਮੂਹਰੇ ਲਾਲੀਆਂ ਪਿੱਛੇ ਕੁੱਤੇ ਲੈ ਲਿਆ ਛੁੱਟਾ ਜਿਹਾ ਫੜੀ ਫਿਰਦੇ ਰਹਿਣ ਸੰਗ ਕਿਉਂ ਨਹਿ ਬਣ ਹੀ ਇਸ ਤਰ੍ਹਾਂ ਗਿੱਦੜ ਕੁੱਟ ਜਾ ਇਹਨਾਂ ਨਾਲ ਸਾਡਾ ਰਹਿਣਾ ਕਿਵੇਂ ਬਣਾ ਸਕਦਾ ਅਟਪਟ ਬਚਨ ਬਦਨ ਤੇ ਬਣੀ ਬਹੁਤ ਕਹਿੰਦੇ ਜਿਹੜੇ ਉਲਟੇ ਪੁਲਟੇ ਜੇ ਬਚਨ ਹੈ ਉਹ ਮਹਾਰਾਜ ਦੇ ਸੰਬੰਧ ਵਿੱਚ ਕਹੀ ਜਾਂਦੇ ਕਰੂਰ ਸਰੂਪ ਨਾ ਦੇਖਿਓ ਜਾਈ ਕਹਿੰਦੇ ਮਹਾਰਾਜ ਦਾ ਜਿਹੜਾ ਸਰੂਪ ਜਿਹਾ ਬਹੁਤ ਕਰੜਾ ਜਿਹਾ ਭਾ ਜਾ ਮਹਾਰਾਜ ਨੇ ਕਰੜਾ ਜਿਹਾ ਕਰ ਲਿਆ ਮਹਾਰਾਜ ਵੱਲ ਤਾਂ ਝਾਕਿਆ ਹੀ ਨਹੀਂ ਜਾਂਦਾ ਸੂਕਰ ਕੂਕਰ ਨਿਜ ਸੰਗ ਲਾਏ ਮਹਾਰਾਜ ਨੇ ਕੀ ਕੀਤਾ ਕਹਿੰਦੇ ਸੂਰ ਕੁੱਤੇ ਆਪਣੇ ਨਾਲ ਲਾ ਲਏ ਲੈ ਲਏ ਇੱਕ ਲਹਿਣੇ ਨਹਿ ਤਿਆਗਿਓ ਸਾਥ ਬਾਕੀ ਤਾਂ ਸਭ ਛੱਡ ਕੇ ਪਰੇ ਹੋ ਗਏ ਇੱਕੋ ਇੱਕ ਸ੍ਰੀ ਲਹਿਣਾ ਜੀ ਨਾਲ ਰਹੇ ਉਹਨਾਂ ਨੇ ਸਾਥ ਨਹੀਂ ਛੱਡਿਆ ਨਿਕਟ ਠਾਡ ਭਾ ਜੋਰੇ ਹੱਥ ਦੋਵੇਂ ਹੱਥ ਜੋੜ ਕੇ ਬਹੁਤ ਨੇੜੇ ਆ ਕੇ ਖੜਿਆ ਹੋ ਗਏ ਤਨ ਮਨ ਧਨ ਨਿਰਮਾਏ ਲਕੀਨਾ ਇਸ ਤਰ੍ਹਾਂ ਤਨ ਵੀ ਮਨ ਵੀ ਬਾਣੀ ਐਨ ਉੱਜਲ ਕੀਤਾ ਹੋਇਆ ਭੇਟਾ ਕੀਤਾ ਹੋਇਆ ਕੈਸੇ ਹਟੇ ਸਮਰਪ ਜੇ ਦੀਨਾ ਕਹਿੰਦੇ ਕਿਸ ਤਰ੍ਹਾਂ ਪਿੱਛੇ ਹਟਣਾ ਜਦੋਂ ਤਨ ਮਨ ਧਨ ਸਭ ਮਹਾਰਾਜ ਨੂੰ ਸਮਰਪਿਤ ਕਰ ਦਿੱਤਾ ਭੇਟਾ ਹੀ ਕਰ ਦਿੱਤਾ ਮਹਾਰਾਜ ਦੇ ਹੀ ਸਮਝ ਲਿਆ ਸ੍ਰੀ ਸਤਿਗੁਰ ਮੁਖ ਤੇ ਛਿੰਨ ਮਾਹੀ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਆਪਣੇ ਮੁਖ ਦੇ ਵਿੱਚ ਸ਼ਬਦ ਉਚਾਰਨ ਕੀਨ ਤਹਾ ਹੀ ਸ੍ਰੀ ਲਹਿਣਾ ਨੂੰ ਖੜੋ ਮੱਥਿਆਂ ਦੇ ਕੇ ਤੇ ਆਪਣੇ ਮੁਖੋਂ ਸ੍ਰੀ ਰਾਗ ਦੇ ਵੀ ਸ਼ਬਦ ਉਚਾਰਨ ਕੀਤਾ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸਵਾਨ ਦੋਇ ਸਵਾਨੀ ਨਾਲ। ਸ੍ਰੀ ਰਾਗ ਇਸਦੇ ਵਿੱਚ ਮਹੱਲਾ ਪਹਿਲੇ ਸਰੂਪ ਦਾ ਸ਼ਬਦ ਹੈ, ਚੌਥੇ ਸੁਰਤਾਲ ਵਿੱਚ ਗਾਉਣ ਦੀ ਆਗਿਆ ਹੈ। ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਰੂਪ ਵਿੱਚ ਕਹਿ ਰਹੇ ਹਨ, ਪ੍ਰਤੱਖ ਵੀ ਆਪਣੇ ਨਾਲ ਇਹ ਜਿਹੜੀਆਂ ਕੁੱਤੀਆਂ ਕੁੱਤੇ ਜੇ ਲਏ ਹੋਏ ਹੈ ਉਹਨਾਂ ਰਾਹੀਂ ਇਹ ਜੀਵਾਂ ਦੀ ਹਾਲਤ ਵੀ ਕਹਿ ਰਹੇ ਹੈ ਵੀ ਸਾਨੂੰ ਤਾਂ ਕੁੱਤੀਆਂ ਕੁੱਤੇ ਦੇਖ ਕੇ ਨਫ਼ਰਤ ਜੀ ਕਰਦੇ, ਅੰਤਰੀ ਰੂਪ ਵੀ ਕੁੱਤੇ ਕੁੱਤੀਆਂ ਜੇ ਨਾਲ ਲਈ ਫਿਰਦੇ ਸਾਰੇ ਜੀਵ। ਸੋ ਜਿਵੇਂ ਆਪ ਜੀ ਨੇ ਉਹ ਵਾਹਿਗੁਰੂ ਦੇ ਸਨਮੁਖ ਜੀਵਾਂ ਦੀ ਹਾਲਤ ਦੱਸੀ ਹੈ ਵੀ ਇਹ ਸਾਰੇ ਹੀ ਜਿਵੇਂ ਅਸੀਂ ਸੈਂਸੀਆਂ ਦਾ ਰੂਪ ਜਾ ਧਾਰਨ ਕੀਤਾ, ਸਾਰੇ ਜੀਵ ਹੀ ਸੈਂਸੀ ਬੜੇ ਗਿੱਦੜ ਕੁੱਟ ਜੇ ਬਣ ਰਹੇ ਹਨ। ਇੱਕ ਸਵਾਨ ਦੋਇ ਸਵਾਨੀ ਨਾਲ, ਇੱਕ ਕੁੱਤਾ ਦੋ ਜਿਹੜੀਆਂ ਕੁੱਤੀਆਂ ਜਿਵੇਂ ਆਪਣੇ ਨਾਲ ਲਈਆਂ, ਇਸੇ ਤਰ੍ਹਾਂ ਹਰ ਇੱਕ ਜੀਵ ਨੇ ਆਪਣੇ ਨਾਲ ਇੱਕ ਕੁੱਤਾ ਲਿਆ। ਲੋਹ ਰੂਪੀ ਦੋ ਆਸਾ ਤੇ ਤ੍ਰਿਸ਼ਨਾ ਕੁੱਤੀਆਂ ਇਹਨਾਂ ਨਾਲ ਜੀਆਂ ਨੇ ਲਈਆਂ ਹੋਈਆਂ। ਭਲਕੇ ਭਉ ਕਹਿ ਸਦਾ ਬਿਆਲ, ਜਿਵੇਂ ਭਲਕੇ ਕੀ ਸਵੇਰੇ ਉਹ ਬਿਆਲ ਕੇ ਆਕਾਸ਼ ਵੱਲ ਨੂੰ ਮੂੰਹ ਜਾ ਕਰਕੇ ਕੁੱਤੇ ਕੁੱਤੀਆਂ ਭੌਂਕਦੇ ਹੁੰਦੇ, ਇਸੇ ਤਰ੍ਹਾਂ ਇਹ ਜੀਵਾਂ ਦੀ ਹਾਲਤ ਹੈ। ਕਹਿੰਦੇ ਆਸਾ ਤੇ ਤ੍ਰਿਸ਼ਨਾ ਰੂਪੀ ਜਿਹੜੀ ਕੁੱਤੀਆਂ ਤੇ ਲੋਭ ਰੂਪੀ ਕੁੱਤਾ ਹੈ, ਇਹ ਆਕਾਸ਼ ਦੇ ਵਿੱਚ ਜਿਹੜੇ ਕੋਈ ਸਵਰਗ ਦੇ ਸੁੱਖ ਹੈ ਉਹਨਾਂ ਦੀ ਇੱਛਾ ਰੱਖ ਕੇ ਹਮੇਸ਼ਾ ਭੌਂਕਦੇ ਹੈ ਵੀ ਸਾਨੂੰ ਸਵਰਗਾਂ ਦੇ ਪਦਾਰਥ ਸੁੱਖ ਮੇਨੇ ਚਾਹੀਦੇ। ਕੂੜ ਛੁਰਾ ਮੁੱਠਾ ਮੁਰਦਾਰ, ਅਸੀਂ ਮਹਾਰਾਜ ਛੁਰਾ ਜਾ ਧਾਰਨ ਕੀਤਾ ਹੈ, ਇਸੇ ਤਰ੍ਹਾਂ ਇਹਨਾਂ ਨੇ ਝੂਠ ਨੂੰ ਰੂਪ ਕਹਿੰਦੇ ਛੁਰਾ ਜਾ ਧਾਰਨ ਕੀਤਾ ਹੈ, ਇਸ ਤਰ੍ਹਾਂ ਮੁਰਦਾਰ ਖਾਰੇ ਲੁੱਟੇ ਜਾ ਰਹੇ। ਧਾਨਕ ਰੂਪ ਰਹਾ ਕਰਤਾਰ, ਇਹ ਕਰਤਾਰ ਇਸ ਤਰ੍ਹਾਂ ਇਹ ਜੀਵਾਂ ਦਾ ਸੰਤਾ ਧਾਨਕ ਰੂਪ ਧਾਰਨ ਕਰ ਰਿਹਾ ਹੈ। ਸਾਰੇ ਕਲਯੁਗੀ ਜੀਵ ਸੈਂਸੀ ਬਣ ਰਹੇ ਹੈ, ਜੀਵ ਹੱਤਿਆ ਕਰਨ ਵਾਲੇ ਬਣ ਰਹੇ ਹਨ। ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ, ਉੱਤੋਂ ਆਕਾਸ਼ਬਾਣੀ ਹੋਈ ਹੈ ਮਹਾਰਾਜ ਤੁਹਾਨੂੰ ਤਾਂ ਸਭ ਦੇਵੀ ਦੇਵਤੇ ਪੀਰ ਪਕੰਬਰ ਵਿਰ ਇਜਤ ਸਹਿਤ ਨਮਸਕਾਰਾਂ ਕਰਦੇ, ਤੁਸੀਂ ਕੀ ਇਹ ਕਰੀ ਜਾਂਦੇ ਹੋ, ਤੁਹਾਡੀ ਇੱਜ਼ਤ ਵਿਰੋਧ ਕਰਦੇ ਹੈ। ਕਹਿੰਦੇ ਨਾ ਪਤ ਕੀ ਪੰਧ ਨਾ, ਮੈਂ ਤਾਂ ਮਹਾਰਾਜ ਇੱਜ਼ਤ ਵਿਰੋਧ ਰਸਤੇ ਨਹੀਂ ਪੈਂਦਾ ਵੀ ਮੇਰੀ ਇੱਜ਼ਤ ਲੋਕ ਕਰਨ ਨਾ ਕਰਨੀ ਕੀ ਕਾਰ, ਇੱਜ਼ਤ ਵਿਰੋਧ ਵਾਲੀ ਤਾਂ ਕਾਰ ਤਾਂ ਕੀ ਕਰਨੀ ਹੈ, ਮੈਂ ਤਾਂ ਇੱਜ਼ਤ ਉਹਦੇ ਰਸਤੇ ਨਹੀਂ ਪੈਂਦਾ। ਹੋ ਬਿਗੜੇ ਰੂਪ ਰਹਾ ਬਿਕਰਾਲ, ਮਹਾਰਾਜ ਬਿਗੜੇ ਰੂਪ ਵਾਲੇ ਹੋ ਰਿਹਾ ਬੜੇ ਬਿਕਰਾਲ ਡਰਾਉਣੇ, ਹੋ ਅੰਗਤਾ ਕਰਕੇ ਜਿੰਨੇ ਵਿਗੜੇ ਰੂਪ ਵਾਲੇ ਹੋਣ ਕਰਕੇ ਬਕਰਾਲ ਡਰਾਉਣੇ ਹੋ ਗਏ, ਭਿਆਨਕ ਬਣੇ, ਕੋੜੀ ਕੁਸ਼ਟੀ ਹੋ ਰਹੇ ਜੀਵ ਜੰਤ। ਤੇਰਾ ਇੱਕ ਨਾਮ ਤਾਰੇ ਸੰਸਾਰ, ਤੇਰਾ ਇੱਕ ਜਿਹੜਾ ਨਾਮ ਹੈ ਸਾਰਾ ਜਿਹੜਾ ਸੰਸਾਰ ਉਸਨੂੰ ਧਾਰਨਾ ਕਰਦਾ ਤੇ ਧਾਰੇਗਾ। ਮੈਂ ਇਹਾ ਆਸ ਇਹੋ ਆਧਾਰ, ਮੈਨੂੰ ਤਾਂ ਇਹੀ ਇੱਕ ਨਾਮ ਦੀ ਆਸ ਹੈ ਤੇ ਇਸੇ ਨਾਮ ਦਾ ਹੀ ਸਹਾਰਾ। ਰਹਾਉ ਮੁਖ ਨਿੰਦਾ ਆਖਾ ਦਿਨ ਰਾਤ, ਇਸ ਤਰ੍ਹਾਂ ਮਹਾਰਾਜ ਜੀਵਾਂ ਦੀ ਹਾਲਤ ਹੈ ਆਪਣੇ ਦੁਆਰਾ ਕਹਿੰਦੇ ਮੂੰਹ ਦੇ ਵਿੱਚੋਂ ਮਹਾਰਾਜ ਦਿਨੇ ਰਾਤ ਸੀ ਨਿੰਦਿਆ ਦੇ ਬਚਨ ਆਖਦੇ, ਨਿੰਦਿਆ ਹੀ ਕਰਦੇ ਹਾਂ। ਪਰ ਘਰ ਜੋਹੀ ਨੀਚ ਸਨਾਤ, ਪਰਾਇਆ ਘਰਾਂ ਵੱਲ ਨਹੀਂ ਤੱਕਦੇ ਹਾਂ, ਇਸ ਤਰ੍ਹਾਂ ਨੀਚ ਸੁਭਾਅ ਕਰਕੇ ਨੀਚ ਪੁਣੇ ਦੇ ਕੰਮ ਕਰਕੇ ਸਨਾਤਕੀ ਭੂਤਨਿਆਂ ਵਾਂਗ ਹੋ ਰਹੇ, ਭੂਤਨੇ ਬਣ ਰਹੇ ਜੀਵ। ਕਾਮ ਕ੍ਰੋਧ ਤਨ ਵਸ ਹੈ ਚੰਡਾਲ, ਕਾਮ ਤੇ ਕ੍ਰੋਧ ਇਹ ਸਰੀਰ ਦੇ ਅੰਦਰ ਚੰਡਾਲ ਚੂੜੇ ਵਸ ਰਹੇ ਜੀਵਾਂ ਦੇ। ਧਾਨਕ ਰੂਪ ਰਹਾ ਕਰਤਾਰ, ਇਸ ਤਰ੍ਹਾਂ ਇਹ ਕਰਤਾਰ ਜਿੰਨਾ ਜੀਵਾਂ ਦਾ ਸੰਤਾਰ ਸਮੁਦਾਇ ਧਾਨਕਾਂ ਦਾ ਰੂਪ ਹੋ ਰਿਹਾ, ਸੈਸੀਆਂ ਦਾ ਰੂਪ ਬਣ ਰਿਹਾ, ਗੁੱਦੜ ਕਟਵਣੇ ਬੈਠੇ ਹਨ। ਫਾਹੀ ਸੁਰਤ ਮਲੂਕੀ ਵੇਸ, ਇਹਨਾਂ ਦੀ ਜਿਹੜੀ ਸੁਰਤ ਹੈ ਕਹਿੰਦੇ ਫਾਹੀ ਫਸਾਉਣ ਵਾਲੀ ਬਣ ਰਹੀ ਹੈ, ਤੇ ਉੱਪਰੋਂ ਕਹਿੰਦੇ ਜਿਹੜਾ ਲਿਬਾਸ ਹੈ ਮਲੂਕੀ ਕੇ ਪਾਤਸ਼ਾਹ ਵਾਲਾ ਧਾਰਿਆ ਹੈ, ਬਣੇ ਠਣੇ ਹਨ ਪਾਤਸ਼ਾਹ ਨੂੰ ਸੁਰਤ ਕਹਿੰਦੇ ਫਾਹੀ ਵਿੱਚ ਫਸੀ ਫਸਾਉਣ ਵਾਲੀ ਹੈ। ਠਗਵਾੜਾ ਠੱਗੀ ਦੇਸ, ਹੰਗਤਾ ਹਮੈ ਕਰਕੇ ਜੀਵ ਕਹਿੰਦੇ ਕਾਮ ਕ੍ਰੋਧ ਦੇ ਜਿਹੜਾ ਠੱਗਾਂ ਦਾ ਬਾੜਾ ਹੀ ਬਣ ਰਹੇ ਹੈ, ਤੇ ਹਿਰਦੇ ਰੂਹ ਤਾਂ ਦੇਸ਼ ਵਿੱਚ ਵੀ ਥਾਂ ਵਿੱਚ ਇਹਨਾਂ ਦੇ ਠੱਗੀ ਬਸ ਰਹੀ, ਠੱਗੀ ਨਿਵਾਸ ਕਰ ਰਹੀ, ਵੀ ਕਿਹਨੂੰ ਠੱਗੀਏ। ਖਰਾ ਸਿਆਣਾ ਬਹੁਤਾ ਭਾਰ, ਆਪਣੇ ਆਪ ਨੂੰ ਇਹ ਜਿੰਨਾ ਜੀਵਾਂ ਦਾ ਸੁਣਦਾ ਹੈ ਕਹਿੰਦੇ ਬੜਾ ਚੰਗਾ ਸਿਆਣਾ ਸਮਝਦਾ ਹੈ, ਤੇ ਹੁਣ ਸਿਰ ਤੇ ਕਹਿੰਦੇ ਬਹੁਤਾ ਪਾਪਾਂ ਦਾ ਭਾਰ ਚੁੱਕੀ ਫਿਰਦੇ ਹਨ। ਧਾਨਕ ਰੂਪ ਰਹਾ ਕਰਤਾ, ਇਸ ਤਰ੍ਹਾਂ ਹੇ ਕਰਤਾਰ, ਜਿਹੜਾ ਸੰਸਾਰ ਹੈ ਜਾਂ ਜੀਵਾਂ ਦਾ ਸੰਸਾਰ ਹੈ ਇਹ ਧਾਨਕਾਂ ਦਾ ਰੂਪ ਹੋ ਰਿਹਾ ਹੈ, ਸਭ ਸੈਂਸੀ ਬਣ ਰਹੇ ਹੈ, ਦੂਸਰੇ ਨੂੰ ਮਾਰ ਕੇ ਖਾ ਰਹੇ ਹਨ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਮੈਂ ਮਾਰਾ ਹਰਾਮ ਖੋਰ ਹਾਂ, ਕੀਤਾ ਹੋਇਆ ਪਰਪਕਾਰ ਸਮਝਿਆ ਨਹੀਂ, ਅਥਵਾ ਇਹ ਜੀਵ ਐਸੇ ਆਰਾਮ ਖੋਰ ਹੋ ਰਹੇ ਹੈ, ਇਹਨਾਂ ਨੇ ਤੁਹਾਡਾ ਜਿਹੜਾ ਕੋਈ ਪਰਪਕਾਰ ਕੀਤਾ ਉਹਨੂੰ ਜਾਣਿਆ ਸਮਝਿਆ ਨਹੀਂ। ਹੋ ਕਿਆ ਮੋਹ ਦੇਸਾ ਦੁਸ਼ਟ ਚੋਰ, ਮੈਂ ਤਾਂ ਮਾਰਾ ਦੁਸ਼ਟ ਹਾਂ ਤੇ ਚੋਰ ਹਾਂ, ਮੈਂ ਆਪ ਜੀ ਨੂੰ ਕੀ ਮੂੰਹ ਦੇਵਾਂ, ਕੀ ਮੂੰਹ ਦਿਖਾਵਾਂਗਾ। ਇਸੇ ਤਰ੍ਹਾਂ ਦੁਸ਼ਟਤਾਈ ਕਰਕੇ ਜੀਵ ਦੁਸ਼ਟ ਹੋ ਰਹੇ ਹੈ, ਆਪਦੇ ਨਾਮ ਵੱਲੋਂ ਚਿੱਤ ਨੂੰ ਚੁਰਾਉਣ ਕਰਕੇ ਇਹ ਚੋਰ ਹੋ ਰਹੇ ਹੈ, ਇਹ ਫਿਰ ਵੀ ਹਾਂ ਕਰ ਰਹੇ, ਹੰਗਤਾ ਕਰ ਰਹੇ ਹੈ, ਫਿਰ ਮਹਾਰਾਜ ਆਪ ਜੀ ਨੂੰ ਕੀ ਮੂੰਹ ਦੇਸਾ ਕੀ ਮੂੰਹ ਦਿਖਾਉਣ ਗਏ। ਨਾਨਕ ਨੀਚ ਕਹੈ ਵਿਚਾਰ, ਮਹਾਰਾਜ ਕਹਿੰਦੇ ਹੇ ਪਰਮੇਸ਼ਰ, ਇਸ ਤਰ੍ਹਾਂ ਇਹ ਨੀਚ ਜੀਵਾਂ ਦਾ ਜਿਹੜਾ ਵਿਚਾਰ ਹੈ ਸਾਨੇ ਕਿਹਾ ਹੈ। ਧਾਨਕ ਰੂਪ ਰਹਾ ਕਰਤਾਰ, ਇਹ ਕਰਤਾਰ ਸੇਠੀ ਦੇ ਜੀਵਾਂ ਦਾ ਸੰਸਾਰ ਧਾਨਕਾਂ ਦਾ ਰੂਪ ਹੋ ਰਿਹਾ, ਸੈਂਸੀਆਂ ਦਾ ਰੂਪ ਬਣ ਰਿਹਾ ਹੈ। ਚੌਪਈ ਰਾਗ ਅਲਾਪ ਉੱਚ ਸੁਰ ਸਾਥਾ, ਇਸ ਤਰ੍ਹਾਂ ਸ੍ਰੀ ਰਾਗ ਦੇ ਵਿੱਚ ਆਪ ਜੀ ਨੇ ਵਿੱਚ ਉੱਚੀ ਆਵਾਜ਼ ਦੇ ਨਾਲ ਇਹਨੂੰ ਅਲਾਪਿਆ, ਸ਼ਬਦ ਪੁਰ ਕੀਤਾ ਹੈ। ਪੜਤ ਸ਼ਬਦ ਫਿਰ ਹੀ ਜਗਨਾਥਾ, ਜਗ ਦੇ ਮਾਲਕ ਉੱਚੀ ਉੱਚੀ ਰਾਗ ਵਿੱਚ ਸ਼ਬਦ ਨੂੰ ਪੜਦੇ ਫਿਰ ਰਹੇ। ਕਮਨੇ ਜਹਾਂ ਉਜਾਰ ਮਹਾਨਾ, ਇਹ ਚਲਦੇ ਚਲਦੇ ਉੱਥੇ ਚਲੇ ਗਏ ਜਿੱਥੇ ਬੜੀ ਭਾਰੀ ਉਜਾੜ ਹੀ ਉਜਾੜ ਹੈ। ਅਪਰ ਮਾਨ ਮੁਖ ਤੇਜ ਦੀਪਾਨਾ, ਅਪਰ ਮਾਨ ਮੁਖ ਤੇਜ ਦੀਪਾਨਾ, ਬਹੁਤਾ ਮਿਣਤੀ ਤੋਂ ਰਹਿਤ ਮੁਖ ਦਾ ਜਿਹੜਾ ਤੇਜ ਹੈ ਪ੍ਰਤਾਪ ਪ੍ਰਕਾਸ਼ ਰਿਹਾ। ਉਗਰ ਸਰੂਪ ਨ ਜਾਏ ਬਿਲੋਕੇ, ਕਹਿੰਦੇ ਗੁੱਸੇ ਵਾਲਾ ਭੈਦਾਇਕ ਜਿਹਾ ਸਰੂਪ ਹੋ ਰਿਹਾ ਹੈ, ਵੇਖਿਆ ਹੀ ਨੀ ਜਾਦਾ, ਝਾਕਿਆ ਨੀ ਜਾ ਸਕਦਾ। ਸਨਮੁਖ ਰਵ ਜਾ ਦ੍ਰਿਸ਼ਟੀ ਰੋਕੇ, ਸਾਹਮਣੇ ਸੂਰਜ ਦੇ ਨਿਗਾਹ ਰੁਕ ਜਾਂਦੀ ਓ, ਕਹਿੰਦੇ ਮਹਾਰਾਜ ਦੇ ਸਾਹਮਣੇ ਦੇਖਿਆ ਨਿਗਾਹ ਜੀ ਝੁਕਦੀ ਹੈ ਰੁਕਦੀ ਹੈ। ਇਸ ਵਿਧ ਕੇ ਤਿਕ ਕਾਲ ਬਿਤਾਇਓ, ਇਸ ਤਰ੍ਹਾਂ ਜਦੋਂ ਮਹਾਰਾਜ ਨੇ ਕੁਝ ਕੁ ਸਮਾਂ ਪ੍ਰੀਖਿਆ ਲਈ ਬਿਤਾਇਆ, ਬਚ ਲਹਿਣੇ ਕਰ ਜੋਰ ਅਲਾਇਓ, ਇੱਕ ਦਿਨ ਲਹਿਣਾ ਜੀ ਨੇ ਹੱਥ ਜੋੜ ਕੇ ਵਚਨ ਕਿਹਾ ਆਪ ਜੀ ਨੂੰ, ਪ੍ਰਭੂ ਜੋ ਸੰਗ ਆਰੰਭਾ, ਗੁਰੂ ਨਾਨਕ ਸਾਹਿਬ ਜਿਹੜਾ ਆਪ ਜੀ ਨੇ ਪਰਖਲੀ ਸ਼ਾਂਗ ਜਾ ਸ਼ੁਰੂ ਕੀਤਾ ਹੈ, ਸਰਬ ਵਿਲੋਕਤ ਭਏ ਸਰ ਅਚੰਬਾ, ਰਾਏ ਸੰਗ ਜੀ ਨੂੰ ਵੇਖ ਕੇ ਤਾਂ ਸਾਰੇ ਜਿਹੜੇ ਸਿੱਖਾਂ ਦੇ ਸਿੱਖ ਲੋਕ ਅਚੰਬਾ ਹੋ ਗਏ, ਹੈਰਾਨ ਹੋ ਗਏ। ਹੋਏ ਅਧੀਰਜ ਤਿਆਗਿਓ ਸਾਥਾ, ਵੇਖ ਲੋ ਮਹਾਰਾਜ ਤੀਰ ਤੇ ਰਹਿਤ ਹੋ ਗਏ, ਤੇ ਸਭਨੇ ਆਪ ਜੀ ਦਾ ਸਾਥ ਛੱਡ ਦਿੱਤਾ ਹੈ। ਅਬ ਕੋ ਨਹੀਂ ਸੰਗ ਹੈ ਨਾਥਾ, ਜਗ ਦੇ ਮਾਲਕ ਹੁਣ ਤਾਂ ਆਪ ਜੀ ਦੇ ਨਾਲ ਕੋਈ ਸਿੱਖ ਸੇਵਕ ਹੈ ਹੀ ਨਹੀਂ, ਇੱਕ ਮੈਂ ਰਹਿਓ ਨਾ ਜਾਓ ਨਾ ਕਭੀ, ਇੱਕ ਮੈਂ ਆਪ ਜੀ ਦੇ ਪਾਸ ਰਹਿ ਗਿਆ ਹਾਂ, ਉਹ ਮਰੇ ਮਾਰਾ ਕਦੇ ਕਿਸੇ ਪਾਸੇ ਮੈਂ ਨਹੀਂ ਜਾਵਾਂਗਾ। ਦੇਹ ਕਸੌਟੀ ਸਹਿਹਾ ਸਭ ਹੀ, ਜਿਹੜੀ ਵੀ ਕਸੌਟੀ ਦਹੋਗੇ ਉਹ ਸਾਰੀ ਮੈਂ ਖੜੇ ਮੱਥੇ ਸਹਾਰਾਂਗਾ। ਧਨ ਮਨ ਵੇਚ ਪ੍ਰੇਮ ਜਿਮ ਲੀਏ ਮੋਲਾ ਕੇ ਸਰੀਰ ਤੇ ਮਨ ਵੇਚ ਕੇ ਮੈਂ ਮਹਾਰਾ ਆਪ ਜੀ ਦਾ ਪ੍ਰੇਮ ਮੁੱਲ ਖਰੀਦਿਆ। ਤਜ ਹੋ ਕੇ ਹਨ ਹੋ ਮੋਲ ਕੋ ਗੋਲਾ ਆਪ ਜੀ ਦਾ ਮੁੱਲ ਲਿਆ ਹੋਇਆ ਗੁੱਲ ਹੈ, ਭਾਵੇਂ ਛੱਡ ਦਿਓ ਜਾਂਦਾ ਭਾਵੇਂ ਮਾਰ ਦਿਓ ਮੈਨੂੰ। ਮਾਰਿਓ ਚੋਹ ਮੁਰ ਦੀਜੈ ਮਾਰੀ ਇਹ ਮਾਰਾ ਤੁਸੀਂ ਮੈਨੂੰ ਮਾਰਿਆ ਚਾਹੁੰਦੇ ਹੈ ਫਿਰ ਮੈਨੂੰ ਭਾਵੇਂ ਮਾਰ ਦੇਈਏ। ਉਰ ਭਾਵੈ ਤੋ ਰਾਖ ਜਵਾਰੀ ਆਪ ਜੀ ਦੇ ਰਿਦਨ ਨੂੰ ਚੰਗਾ ਲੱਗਦਾ ਹੈ ਤੇ ਫਿਰ ਮੈਨੂੰ ਜਿਉਂਦਾ ਰੱਖ ਲਓ ਜੀ। ਤੁਮਰੇ ਹਿਤ ਬਿਨਸੈ ਤਨ ਮੇਰੋ ਗੁਰੂ ਨਾਨਕ ਸਾਹਿਬ ਤੁਹਾਡੀ ਪ੍ਰਸੰਨਤਾ ਲੈਣ ਵਾਸਤੇ ਜੇ ਮੇਰਾ ਸਰੀਰ ਨਾਸ ਹੋ ਜਾਵੇ ਵੱਡੇ ਭਾਗ ਆਪਣੇ ਤਬ ਹੇਰੋ ਫਿਰ ਤਾਂ ਮੈਂ ਆਪਣੇ ਬਹੁਤ ਵੱਡੇ ਭਾਗ ਵੇਖਾ ਜਾਣਾਗਾ। ਇਹ ਲਾਲਸ ਉਰ ਰਹਿ ਸਦਾਈ ਗੁਰੂ ਨਾਨਕ ਸਾਹਿਬ ਮੇਰੇ ਹਿਰਦੇ ਵਿੱਚ ਤਾਂ ਇਹ ਤੀਬਰ ਇੱਛਾ ਬਣੀ ਰਹਿੰਦੀ ਹੈ। ਤੋ ਤੁਮਾਰੇ ਤਨ ਬਿਨ ਸਾਹੀ ਤੁਹਾਡੀ ਪ੍ਰਸੰਨਤਾ ਲੈਣ ਵਾਸਤੇ ਮੇਰਾ ਸਰੀਰ ਵੀ ਭਾਵੇਂ ਖਤਮ ਹੋ ਜਾਏ ਨਾਸ ਹੋ ਜਾਵੇ। ਹਿਰਦੇ ਨ ਭਰਮੋ ਭਿਖ ਕਬ ਕੇਹੀ ਇਹ ਵੀ ਮੈਂ ਮਾਰਾ ਬੇਨਤੀ ਕਰਨਾ ਤੁਹਾਡਾ ਸਵਾਂਗ ਜਾ ਦੇ ਕੇ ਹਿਰਦੇ ਵਿੱਚ ਮੈਂ ਕਿਸੇ ਤਰ੍ਹਾਂ ਭਰਮਾਂਗਾ ਨਹੀਂ। ਅਬ ਕਿਉਂ ਸੰਗ ਆਰੰਭਿਓ ਇਹੀ ਹੁਣ ਮਾਰਾ ਫਿਰ ਇਹ ਪ੍ਰੀਖਿਆ ਲਈ ਕਿਉਂ ਸੰਗ ਜਾ ਸ਼ੁਰੂ ਕੀਤਾ? ਮੈਂ ਤਾਂ ਭਰਮਣਾ ਨਹੀਂ ਹੈ ਹੋਰ ਜ਼ਰੂਰ ਭਰਮ ਗਏ। ਸੁਣ ਤੋ ਸਰੋਣ ਇਸ ਦਿਸ਼ ਕਰ ਨੈਣਾ ਗੁਰੂ ਮਹਾਰਾਜ ਨੇ ਲਹਿਣਾ ਜੀ ਦੇ ਬਚਨ ਸੁਣ ਕੇ ਤੇ ਇਹਨਾਂ ਦੀ ਤਰਫ ਨੇਤਰ ਜੇ ਕਰਕੇ ਨਰਕ ਨਿਵਾਰਨ ਬੋਲੇ ਬੈਨਾ ਨਰਕਾਂ ਦੇ ਦੁੱਖਾਂ ਨੂੰ ਨਿਵਰਤ ਕਰਨ ਵਾਲੇ ਗੁਰੂ ਨਾਨਕ ਸਾਹਿਬ ਬਚਨ ਬੋਲੇ ਇਉਂ ਅਬ ਹਮਰੇ ਜੀ ਆਈ ਕਹਿੰਦੇ ਵਈ ਪੁਰਖਾ ਇਸ ਤਰ੍ਹਾਂ ਹੀ ਸਾਡੇ ਹਿਰਦੇ ਵਿੱਚ ਆਈ ਹੋਈ ਹੈ। ਮਾਨਵ ਪਾਸਨ ਮੋਹ ਸੁਹਾਈ ਸਾਡੇ ਕੋਈ ਬਹੁਤੇ ਲੋਕ ਜੇ ਕਹਿੰਦੇ ਸਾਨੂੰ ਕੋਲ ਰਹਿਣੇ ਚੰਗੇ ਨਹੀਂ ਲੱਗ ਰਹੇ ਕੱਲੇ ਰਹਿ ਕੇ ਰਾਜੀ ਹਾਂ ਤੈਂ ਕਿਉਂ ਅਬ ਹੈ ਬਿਲੰਬ ਲਗਾਈ ਮਹਾਰਾਜ ਕਹਿੰਦੇ ਵੀ ਤੂੰ ਹੁਣ ਵੀ ਇੱਥੇ ਕਿਉਂ ਦੇਰੀ ਲਾਈ ਹੋਈ ਹੈ? ਹਟ ਹੋ ਸੰਗ ਤੇ ਜਾ ਹੋ ਪਲਾਈ ਕਹਿੰਦੇ ਦੌੜ ਜਾ ਸਾਡੇ ਨਾਲੋਂ ਕਹਿੰਦੇ ਪਰੇ ਹੋ ਜਾ। ਬਚਨ ਮਾਨ ਨਹਿ ਨਿਕਟ ਰਹੀ ਜੈ ਸਾਡਾ ਬਚਨ ਮਨ ਸਾਡੇ ਕੋਲ ਨਾ ਨੇੜੇ ਤੇਰੇ ਨਾ ਰਹਿ ਸਾਥ ਸ਼ੋਰ ਕੈ ਗਮਨ ਕਰੀ ਜੈ ਸਾਡਾ ਸੰਗ ਸਾਰ ਛੱਡ ਕੇ ਤੂੰ ਚਾਲੇ ਮਾਰ ਸੁਣ ਲੈਣੇ ਵਿਚਾਰ ਕਰ ਜੋਰੇ ਉਸ ਵੇਲੇ ਸੁਣ ਕੇ ਲਹਿਣਾ ਜੀ ਨੇ ਵਿਚਾਰ ਕਰਕੇ ਆਪ ਜੀ ਦੇ ਅੱਗੇ ਹੱਥ ਜੋੜੇ ਗੁਰੂ ਰਜਾਏ ਅਮੋਰ ਸੋ ਮੋਰੇ ਮਨ ਵਿੱਚ ਵਿਚਾਰਦੇ ਵੀ ਗੁਰੂ ਮਹਾਰਾਜ ਜੀ ਦੀ ਆਗਿਆ ਸਾਡੇ ਲਈ ਤਾਂ ਅਮੋੜ ਅਸੀਂ ਮੋੜ ਨਹੀਂ ਸਕਦੇ ਸਿਰ ਪਰ ਧਰੋਂ ਸਦਾ ਮੈਂ ਆਛੇ ਇਹ ਮਹਾਰਾਜ ਦੀ ਜਿਹੜੀ ਆਗਿਆ ਆਪਣੇ ਸੀਸ ਤੇ ਖਿੜੇ ਮੱਥੇ ਤਾਰਾਂਗਾ ਅਸ ਕਹਿ ਗਮਨਿਓ ਲਹਿਣਾ ਪਾਛੇ ਇਸ ਤਰ੍ਹਾਂ ਦੇ ਬਚਨ ਕਹਿ ਕੇ ਸ੍ਰੀ ਲਹਿਣਾ ਜੀ ਪਿੱਛੇ ਨੂੰ ਮੁੜ ਪਏ ਹਾਂ। ਪ੍ਰਭੂ ਬਿਲੋਕ ਤਾਹੇ ਕੀ ਓਰੀ ਗੁਰੂ ਮਹਾਰਾਜ ਜੀ ਨੇ ਸ੍ਰੀ ਲਹਿਣਾ ਦੀ ਤਰਫ ਵੇਖ ਕੇ ਵੀ ਚਲੇ ਜਾ ਰਹੇ ਕਹਿਓ ਕੇ ਉਚਰੈ ਬਚਨ ਬਹੋਰੀ ਹਾਂ ਉਸ ਵੇਲੇ ਕਹਿਣ ਲੱਗੇ ਵੀ ਫਿਰ ਤੈਨੂੰ ਅਸੀਂ ਬਚਨ ਕਹਿ ਰਹੇ ਹਾਂ ਸੁਣ ਲਾ ਹਟ ਜੇ ਪਿਖੈ ਨੈਣ ਇਤ ਲਾਵੈ ਇਹ ਕਹਿੰਦੇ ਮੁੜ ਕੇ ਨੂੰ ਇੱਧਰ ਨੂੰ ਵੇਖ ਕੇ ਜੇ ਨੇਤਰ ਜੇ ਲੈਗੇ ਮੁੜ ਕੇ ਸਾਡੇ ਵੱਲੀ ਝਾਕੇਗਾ ਤੋ ਤੂੰ ਆਪਣਾ ਕੀਤਾ ਪਾਵੈ ਵੀ ਦੇਖ ਲਾ ਆਪਣਾ ਕੀਤਾ ਹੋਇਆ ਜਿਹੜਾ ਤੂੰ ਪਾਏਗਾ ਠਾਂਡ ਨਾ ਹੋਈ ਹੈ ਹਮਰੇ ਨੇੜੇ ਇਸ ਕਰਕੇ ਅਸੀਂ ਤਾਂ ਦੂਜੀ ਵਾਰ ਕਹਿ ਰਹੇ ਵੀ ਸਾਡੇ ਨੇੜੇ ਤੇੜੇ ਤੁਸੀਂ ਖੜੇ ਤੂੰ ਹੋਣਾ ਨਹੀਂ ਭਾਜੇ ਜਾ ਹੋ ਨਾ ਆਵਹ ਫੇਰੇ ਵਾਹ ਇੱਕ ਵਾਰੀ ਸਾਡੇ ਕੋਲੋਂ ਭੱਜ ਜਾ ਮੁੜ ਕੇ ਵਾਪਸ ਨੀ ਵੀ ਨਹੀਂ ਆਉਣਾ ਤੂੰ ਦੇਖਣਾ ਨਹੀਂ ਸਾਨੂੰ ਬਚਨ ਸੁਣਤ ਲਹਿਣਾ ਤਬ ਤਾਇਓ ਗੁਰੂ ਮਹਾਰਾਜ ਦੇ ਬਚਨਾਂ ਸੁਣ ਕੇ ਉਸੇ ਵੇਲੇ ਲਹਿਣਾ ਜੀ ਦੌੜ ਪਏ ਪਾਛੇ ਕੋ ਨਹਿ ਨੈਕ ਲਖਾਇਓ ਮਹਾਰਾਜ ਬਚਨਾਂ ਨੂੰ ਖਿੜੇ ਮਾਥੇ ਮੰਨਿਆ ਹੈ ਭੋਰਾ ਮਾਤਰ ਪਿੱਛੇ ਨੂੰ ਜਾਣ ਦੇ ਝੱਕ ਹੀ ਨਹੀਂ ਰਾਰ ਮਾਹ ਜਿਉਂ ਭਾਜੀ ਸੈਨ ਜਿਸ ਤਰ੍ਹਾਂ ਕਹਿੰਦੇ ਲੜਾਈ ਦੇ ਵਿੱਚ ਰਾਜੇ ਦੀ ਕੋਈ ਫੌਜ ਭੱਜ ਜਾਵੇ ਸਭ ਕੱਟ ਗਈ ਅਯੋ ਸੁਧ ਦੈਨ ਜੋ ਸਾਰੀ ਫੌਜ ਲੜਾਈ ਵਿੱਚ ਕੱਟੀ ਕੱਢੀ ਗਈ ਹੋਵੇ ਤੇ ਕੋਈ ਜਿਹੜਾ ਉਹ ਰਾਜੇ ਦਾ ਅੱਗੇ ਉਹ ਅਹਿਲਕਾਰ ਜਾਂ ਹੁੰਦਾ ਜਾਂ ਕੋਈ ਜਿਹੜਾ ਦਰਵਾਨਚੀ ਹੁੰਦਾ ਸੇਵਕ ਹੁੰਦਾ ਉਹ ਦੌੜ ਕੇ ਦੱਸਣ ਲਈ ਆਉਂਦਾ ਹੁੰਦਾ ਇਉਂ ਆ ਰਹੇ ਦੌੜੇ ਹੋਏ ਤਿਉ ਲਹਿਣਾ ਦੌਰੇ ਪੁਰ ਆਵਾ ਇਸ ਤਰ੍ਹਾਂ ਲਹਿਣਾ ਜੀ ਦੌੜਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਆ ਪਹੁੰਚੇ ਮਗ ਮਹਿ ਠਾਂਡ ਨ ਕਹੂੰ ਰਹਾਵਾ ਰਸਤੇ ਵਿੱਚ ਬਿਲਕੁਲ ਵੀ ਕਿਤੇ ਖੜੇ ਨਹੀਂ ਹੋ ਕੇ ਰਹੇ ਕਿਤਕ ਸਿੱਖ ਬੈਠੇ ਪੁਰ ਮਾਹੀ ਇੱਧਰ ਕਰਤਾਰਪੁਰ ਸਾਹਿਬ ਦੇ ਵਿੱਚ ਕੁਝ ਕੁ ਗੁਰਸਿੱਖ ਇਕੱਠੇ ਹੋਏ ਬੈਠੇ ਸਨ ਜਿਨ ਕੇ ਮੋਹ ਸਦਨ ਧਨ ਨਾਹੀ ਇਹਨਾਂ ਦਾ ਕਹਿੰਦੇ ਜਿਹੜਾ ਘਰ ਵਿੱਚ ਤੇ ਧੰਦੇ ਵਿੱਚ ਕੋਈ ਮੋਹ ਮਮਤਾ ਹੈ ਨਹੀਂ ਸੀ ਸੋ ਲਹਿਣੇ ਕੇ ਢਿੱਗ ਚੱਲ ਆਏ ਉਹ ਜਦੋਂ ਲਹਿਣਾ ਜੀ ਨੂੰ ਦੇਖਿਆ ਦੌੜ ਲਈ ਆ ਰਹੇ ਹੈ ਤੇ ਉਹਨਾਂ ਦੇ ਕੋਲ ਚੱਲ ਆਏ ਸਿੱਖ ਸੇਵਕ ਪੁੱਛਤ ਕਸ ਤਬ ਹਾਲ ਬਿਹਾਏ ਪੁੱਛਣ ਲੱਗੇ ਗੁਰਸਿੱਖ ਇਹ ਲਹਿਣਾ ਕਿਸ ਤਰ੍ਹਾਂ ਦਾ ਤੇਰੇ ਤੇ ਹਾਲ ਬੀਤਿਆ ਕਿਹੋ ਜਿਹੀ ਹੋਈ ਬਈ ਤੇਰੇ ਨਾਲ ਸ਼੍ਰਮ ਸ਼ੀਕਰ ਆਨੰਦ ਪਰ ਆਏ ਤੇਰੇ ਮੁਖ ਤੇ ਥਕੇਵੇਂ ਨਾਲ ਬੜਾ ਮੁੜਕਾ ਜਾ ਆਇਆ ਪਿਆ ਹੈ ਚੜਿਓ ਸਵਾਸ ਕਿਉਂ ਐਸੇ ਤਾਏ ਕਹਿੰਦੇ ਸਵਾਸ ਚੜੇ ਪਏ ਹੈ ਇਸ ਤਰ੍ਹਾਂ ਕਹਿੰਦੇ ਇਸ ਤਰ੍ਹਾਂ ਕਿਵੇਂ ਤੂੰ ਦੌੜਦਾ ਆਇਆ ਬਈ ਦੀਜੈ ਸੁਧ ਸ੍ਰੀ ਗੁਰ ਕੀ ਜੈਸੀ ਇਹ ਲੈਣਾ ਜਿਸ ਤਰ੍ਹਾਂ ਗੁਰੂ ਨਾਨਕ ਦੀ ਖਬਰ ਸਾਰੋ ਵੀ ਸਾਨੂੰ ਦੇ ਦੇਈ ਤੁਝ ਸੋ ਵਰਤੀ ਕਹੀ ਇਹ ਕੈਸੀ ਬਈ ਤੇਰੇ ਨਾਲ ਵਰਤੀ ਤੇਰੇ ਨਾਲ ਹੋਈ ਉਹ ਵੀ ਸਾਨੂੰ ਦੱਸ ਦੇ ਸੁਣ ਲਹਿਣੇ ਸਭ ਸਿੱਖ ਬਿਠਾਰੇ ਉਹ ਸੈਣਾ ਜੀ ਨੇ ਸੁਣ ਕੇ ਸਾਰੇ ਗੁਰਸਿੱਖਾਂ ਨੂੰ ਉੱਥੇ ਬਿਠਾ ਲਿਆ ਹਿਤ ਸੌ ਤਿੰਨ ਕੇ ਚਰਨ ਪਖਾਰੇ ਬੜੇ ਪ੍ਰੇਮ ਨਾਲ ਪਹਿਲਾਂ ਉਹਨਾਂ ਦੇ ਸਿੱਖਾਂ ਦੇ ਚਰਨ ਧੋਤੇ ਲੱਗੇ ਉਹ ਸਮੋਧ ਕਰਨ ਗਤ ਬਾਣੀ ਉਹ ਸਵੇਰੇ ਕਹਿੰਦੇ ਸਾਰਿਆਂ ਨੂੰ ਸਮਝਾਉਣ ਲੱਗਿਆ ਮ੍ਰਿਦੁਲ ਮਧੁਰ ਕਹਿ ਸੀਤਲ ਬਾਣੀ ਕੋਮਲ ਤੇ ਬਹੁਤ ਮਿੱਠੀ ਠੰਡੀ ਬਾਣੀ ਵਚਨ ਕਹਿ ਕੇ ਦੋਹਰਾ ਕਲੀ ਕਾਲ ਨਰ ਤਾਰ ਵੇ ਕਹਿਣ ਲੱਗਿਆ ਗੁਰਸਿੱਖ ਕਲਯੁਗ ਦੇ ਵਿੱਚ ਜਿਹੜੇ ਲੋਕ ਉਹਨਾਂ ਨੂੰ ਧਾਰਨ ਵਾਸਤੇ ਰੂਪ ਧਰਾ ਕਰਤਾਰ ਇਹ ਤਾਂ ਕਰਤਾਰ ਨੇ ਗੁਰੂ ਨਾਨਕ ਸਾਹਿਬ ਦਾ ਸਰੂਪ ਧਾਰਨ ਕੀਤਾ ਹੋਇਆ ਨਹਿ ਮਾਨੁਖ ਸਮ ਜਾਨ ਕੈ ਕਹਿੰਦੇ ਗੁਰਸਿੱਖ ਉਹ ਵੀ ਗੁਰੂ ਨਾਨਕ ਸਾਹਿਬ ਮਨੁੱਖ ਹੈ ਉਹਨਾਂ ਦੇ ਸਮਾਨ ਨਾ ਜਾਣ ਕੇ ਪਰ ਮੋਹਰੇ ਦੇ ਮਜਾਰ ਉਹ ਆਪਣੇ ਹਿਰਦਿਆਂ ਵਿੱਚ ਵੀ ਗੁਰੂ ਨਾਨਕ ਸਾਹਿਬ ਕੋਈ ਮਨੁੱਖ ਹੈ ਉਹ ਜਾਣ ਕੇ ਨਾ ਭਰਮੋ ਭਟਕੋ ਚੌਪਈ ਸ੍ਰੀ ਪਰਮੇਸ਼ਵਰ ਕੋ ਅਵਤਾਰਾ ਇਹ ਗੁਰੂ ਨਾਨਕ ਸਾਹਿਬ ਤਾਂ ਜੋ ਪਰਮ ਐਸ਼ ਭੂਤੀ ਦਾ ਮਾਲਕ ਪਰਮੇਸ਼ਵਰ ਉਹਦਾ ਅਵਤਾਰ ਹੈ ਅਪਰ ਨ ਲਖ ਹੋ ਸਮੋਖ ਉਦਾਰਾ ਉਹ ਤੋਂ ਬਗੈਰ ਹੋਰ ਨਾ ਜਾਣੋ ਇਹੀ ਮੁਕਤੀ ਦੇਣ ਵਿੱਚ ਸਖੀ ਦਾਤੇ ਹੈ ਗੁਰੂ ਨਾਨਕ ਸਾਹਿਬ ਸਰਬ ਨਰਨ ਕੇ ਪਰਖਨ ਹੇਤਾ ਹੇਤਾ ਵੀ ਗੁਰੂ ਨਾਨਕ ਸਾਹਿਬ ਪਰਮੇਸ਼ਵਰ ਨੇ ਸਾਨੂੰ ਸਾਰਿਆਂ ਨੂੰ ਪਰਖਣ ਵਾਸਤੇ ਖਟਿਓ ਸਾਂਗ ਬੇਦੀ ਕੁਲ ਕੇਤਾ ਬੇਦੀਆਂ ਦੇ ਕੁਲ ਦੇ ਤੁਜਾ ਰੂਪ ਨੇ ਸਾਂਗ ਜਿਹਾ ਬਣਾਇਆ ਸੀ ਧਾਨਕ ਰੂਪ ਬਣ ਗਏ ਹਮ ਤੁਮ ਬੇਚਿਓ ਜੀਵ ਅਕਾਰੀ ਉਹ ਗੁਰਸਿੱਖੋ ਮੈਂ ਵੀ ਤੁਸੀਂ ਵੀ ਮਹਾਰਾਜ ਦੀ ਅੱਗੇ ਕਹਿੰਦੇ ਆਪਣਾ ਜੀਵ ਬੇਚਿਆ ਮਹਾਰਾਜ ਦਾ ਸਭ ਕੁਛ ਸਮਝਿਆ ਹੈ ਚਾਹੇ ਰੱਖ ਭਾਵੇਂ ਮਾਰੀ ਮਹਾਰਾਜ ਚਾਹੁਣ ਤਾਂ ਰੱਖ ਲੈਣ ਭਾਵੇਂ ਮਾਰ ਦੇਣ ਜਿਨਕੋ ਦੇ ਚੁੱਕੇ ਸਰਬੰਸਾ ਆਪਾਂ ਸਿੱਖੀ ਧਾਰੀ ਹੈ ਜਦੋਂ ਉਹਨਾਂ ਨੂੰ ਸਭ ਕੁਛ ਹੀ ਦੇ ਸਕੇ ਹਾਂ ਪੁਨ ਤਿੰਨ ਕੇ ਕ੍ਰਿਤ ਮੈਂ ਕਿਆ ਸੰਸਾਰ ਇਸ ਗੁਰੂ ਨਾਨਕ ਸਾਹਿਬ ਜੀ ਦੇ ਕਰਤੱਵ ਵਿੱਚ ਵੀ ਕੀ ਸੰਸਾ ਕਰਨਾ ਹੈ ਅਬ ਜੇ ਸ੍ਰੀ ਗੁਰ ਇਤ ਦਿਸ਼ ਆਵੈ ਇਹ ਵੀ ਗੁਰਸਿੱਖੋ ਜੇ ਭਲਾ ਪਰਖਣ ਲਈ ਸਤਿਗੁਰੂ ਇਸ ਤਰਫ ਚਲੇ ਆ ਜਾਣ ਔਰ ਸਾਂਗ ਕਰਕੇ ਦਿਖ ਰਾਵੈ ਹੋਰ ਕੋਈ ਸਾਂਗ ਜਾ ਧਾਰ ਕੇ ਸਾਡੀ ਪ੍ਰੀਖਿਆ ਕਰਨ ਪਰ ਮੋਹ ਨਹਿ ਕੈਸੀ ਬਿਧ ਹੋਏ ਇਸ ਤਰ੍ਹਾਂ ਦਾ ਕਹਿੰਦੇ ਜੁਗ ਤਾਂ ਤਰੀਕਾ ਹੋ ਜੇ ਤੁਸੀਂ ਵੀ ਗੁਰਸਿੱਖੋ ਭਰਮਿਓ ਭਟਕਿਓ ਨਾ ਸੀਸ ਜਾਏ ਜਾਵਨ ਦੇਹ ਸੋਏ ਜੇ ਆਪਣਾ ਸਿਰ ਜਾਂਦਾ ਤੇ ਜਾਣ ਦਿਓ ਸਿਰ ਲਹਿੰਦਾ ਤਾਂ ਲੁਹਾ ਲਓ ਭਈ ਆਦਤੇ ਪਰਖਨ ਰੀਤੀ ਤਾਂ ਵੀ ਪਹਿਲਾਂ ਤੋਂ ਲੈ ਕੇ ਵੱਡਵੱਡਿਆਂ ਤੋਂ ਲੈ ਕੇ ਪ੍ਰੀਖਿਆ ਕਰਨ ਦੀ ਰੀਤੀ ਚਲੀ ਆਈ ਸ੍ਰੀ ਗੁਰ ਇਹ ਕੁਛ ਨਈ ਨਾ ਕੀਤੀ ਇਹ ਗੁਰੂ ਨਾਨਕ ਸਾਹਿਬ ਨੇ ਪਰਖ ਦੀ ਰੀਤੀ ਕੋਈ ਨਵਾਂ ਥੋੜੋ ਸ਼ੁਰੂ ਕੀਤੀ ਕਾਦ ਤਨੈ ਪਰਖਿਓ ਹਰ ਚੰਦਾ ਇਸੇ ਤਰ੍ਹਾਂ ਜਿਹੜਾ ਗਾਂਧ ਦਾ ਪੁੱਤਰ ਸੀ ਵਿਸ਼ਵਾਸ ਚਿੱਤਰ ਉਹਨੇ ਹਰੀ ਚੰਦ ਦੀ ਪ੍ਰੀਖਿਆ ਕੀਤੀ ਸੀ। ਸਤ ਨਾ ਡਿੱਗਿਓ ਲਹਿਓ ਪਰਮ ਆਨੰਦਾ, ਕਹਿੰਦੇ ਆਪਣੇ ਸਤ ਪੁਣੇ ਸਤ ਪ੍ਰਤੱਗੀ ਪੁਣੇ ਤੋਂ ਡਿੱਗਿਆ, ਡਾਵਾਂ ਡੋਲ ਨਹੀਂ ਹੋਇਆ ਸੀ, ਇਸ ਤਰ੍ਹਾਂ ਬੜਾ ਭਾਰੀ ਪਰਮ ਆਨੰਦ ਲਿਆ ਸੀ ਉਸਨੇ। ਹਿਤ ਕਪੋਤ ਮਾਸ ਨਿਜ ਦੀਨਾ, ਇਸੇ ਤਰ੍ਹਾਂ ਇੱਕ ਸਿਵੀ ਰਾਜਾ ਹੋਇਆ ਉਸਨੇ, ਕਹਿੰਦੇ ਇੱਕ ਪੁੱਤਰ ਦੇ ਵਾਸਤੇ ਆਪਣਾ ਪੱਟ ਦਾ ਮਾਸ ਸਰੀਰ ਦਾ ਮਾਸ ਦੇ ਦਿੱਤਾ ਸੀ ਇੰਦਰ ਦੇਵਤੇ ਨੂੰ। ਧ੍ਰਿਤ ਧਾਰ ਤਬ ਨਰਿਪ ਪਦ ਸੁਖ ਲੀਨਾ, ਕਹਿੰਦੇ ਰਾਜੇ ਸ਼ਿਵੀ ਨੇ ਧਰੀ ਧਾਰ ਕੇ ਜਿਹੜਾ ਸੁਖ ਵਾੜਾ ਅਹੁਦਾ ਲੈ ਲਿਆ ਸੀ। ਹੋਰ ਧੋਜਨ ਰਿਪ ਭਗਤ ਮਤ ਭੀਨੇ, ਇਸ ਤਰ੍ਹਾਂ ਵੀ ਜਿਹੜਾ ਇਹ ਸ਼ਿਵੀ ਰਾਜਾ ਹੈ ਇਹਦੀ ਬੜੀ ਮਹਿਮਾ ਤਿੰਨਾਂ ਲੋਕਾਂ ਵਿੱਚ ਹੋ ਰਹੀ ਸੀ। ਇੰਦਰ ਲੋਕ ਇੰਦਰ ਨੇ ਤੇ ਅਗਨੀ ਦੇਵਤੇ ਨੇ ਫਿਰ ਉਹ ਪ੍ਰੀਖਿਆ ਕਰਨ ਲਈ, ਇਹ ਜਿਹੜਾ ਅਗਨੀ ਦੇਵਤਾ ਕਹਿੰਦੇ ਇੱਕ ਪੁੱਤਰ ਦਾ ਇਹਨੇ ਭੇਖ ਜਿਹਾ ਸਰੂਪ ਜਿਹਾ ਧਾਰ ਲਿਆ, ਇੰਦਰ ਜਿਹੜਾ ਸੀ ਜਿਵੇਂ ਕੋਈ ਸ਼ਿਕਾਰੀ ਹੁੰਦਾ ਹੈ ਇਸ ਤਰ੍ਹਾਂ ਦਾ ਬਣ ਕੇ ਮਗਰ ਪੈ ਗਿਆ ਸੀ, ਨਾ ਬਾਜ ਬਣ ਕੇ ਮਗਰ ਪੈ ਗਿਆ ਸੀ। ਇਹ ਫਿਰ ਅਗਨੀ ਦੇਵਤਾ ਕਹਿੰਦੇ ਜਿੱਥੇ ਸ਼ਿਵੀ ਰਾਜਾ ਬੈਠਾ ਸੀ ਉਹਦੀ ਉਹ ਗੋਦ ਵਿੱਚ ਅੱਡ ਗਿਆ, ਝੋਲੀ ਵਿੱਚ ਅੱਡ ਗਿਆ ਸੀ। ਇੱਧਰ ਜਿਹੜਾ ਇੰਦਰ ਬਾਜ ਬਣਿਆ ਹੈ ਪਿੱਛੇ ਆਇਆ ਅਤੇ ਰਾਜੇ ਨੂੰ ਕਹਿਣ ਲੱਗਾ ਵੀ ਮੇਰਾ ਸ਼ਿਕਾਰ ਆ, ਮੇਰਾ ਆਹਾਰ ਆ ਦੇ। ਕਹਿਣ ਲੱਗਿਆ ਵੀ ਇਹ ਤਾਂ ਹੁਣ ਮੇਰੀ ਪੰਛੀ ਸ਼ਰਨ ਆ ਗਿਆ, ਝੋਲੀ ਪੈ ਗਿਆ ਅਤੇ ਮੇਰੀ ਰੱਖਿਆ ਕਰਨਾ ਧਰਮ ਹੈ। ਕਹਿਣ ਲੱਗਿਆ ਜੇ ਹੁਣ ਮੈਂ ਭੁੱਖਾ ਧਿਆ ਇੱਥੇ ਮਰ ਜਾਵਾਂਗਾ, ਫਿਰ ਮਰਨ ਦਾ ਹੱਤਿਆ ਦਾ ਦੁੱਖ ਤੈਨੂੰ ਲੱਗੂ। ਕਹਿਣ ਲੱਗੇ ਵੀ ਇਹਦੇ ਵਿੱਚ ਤੂੰ ਮੇਰਾ ਮਾਸ ਲੈ ਲੈ। ਕਹਿੰਦੇ ਚੰਗਾ, ਫਿਰਦੇ ਉਹ ਪੱਟ ਜਿਹਾ ਪਾੜ ਕੇ ਮਾਸ ਕੱਢਣ ਲੱਗ ਗਿਆ, ਇੱਕ ਪਾਸੇ ਉਹ ਕਬੂਤਰ ਜਿਹਾ ਪਾ ਲਿਆ, ਦੂਜੇ ਪਾਸੇ ਮਾਸ, ਅਤੇ ਉਹ ਪ੍ਰੀਖਿਆ ਲਈ ਕਹਿੰਦੇ ਉਹ ਕਬੂਤਰ ਦਾ ਵਜਨ ਜਿਹਾ ਹੀ ਇੰਨਾ ਵਧਿਆ ਅਤੇ ਮਾਸ ਪੂਰਾ ਨਾ ਹੋਇਆ। ਅਖੀਰੀ ਜਦੋਂ ਫਿਰ ਸ਼ਿਵੀ ਰਾਜਾ ਉਹ ਸੂਰੀ ਜੀ ਚਾਹੁਣ ਲੱਗਿਆ, ਉਸ ਵੇਲੇ ਪ੍ਰਗਟ ਹੋ ਕੇ ਇੰਦਰ ਨੇ ਬਾਂਹ ਫੜ ਲਈ, ਕਹਿੰਦੇ ਵੀ ਹਾਂ ਉਹ ਆਪਣੇ ਕਰਮ ਧਰਮ ਅਤੇ ਸਰੀਰ 'ਤੇ ਠੀਕ ਹੈ, ਇਸੇ ਕਰਕੇ ਤੇਰਾ ਤਿੰਨਾਂ ਲੋਕਾਂ ਵਿੱਚ ਜਸ ਹੋ ਰਿਹਾ ਵੀ ਅੱਜ ਦੇ ਸਮੇਂ ਰਾਜਾ ਬਹੁਤ ਵੱਡਾ ਧਰਮੀ ਹੈ। ਸਹੀ ਕਸੌਟੀ ਜੋ ਪ੍ਰਭ ਦੀਨੇ, ਇਸ ਤਰ੍ਹਾਂ ਜੋ ਮਾਲਕ ਨੇ ਕਹਿੰਦੇ ਕਸੌਟੀ ਦਿੱਤੀ ਸੀ ਉਹਨੂੰ ਉਹਨੇ ਖਿੜੇ ਮੱਥੇ ਧਾਰਿਆ ਸਾਰਿਆ ਹੈ। ਔਰ ਕਥਾ ਕਹਿ ਬਹੁ ਸਮਝਾਏ, ਛੱਡ ਨਹੀਂ ਗਿਆ ਹੈ। ਮੋਰ ਧੁਜ ਨਿਰਿਪ ਭਗਤ ਮਤ ਭੀਨੀ, ਪੜਿਆ ਹੀ ਨਹੀਂ ਹੈਗਾ। ਮੋਰ ਧੁਜ ਇੱਕ ਰਾਜਾ ਹੋਇਆ ਹੈ, ਉਹਦੀ ਕਹਿੰਦੇ ਪ੍ਰੇਮਾ ਭਗਤੀ ਵਿੱਚ ਬੁੱਧੀ ਲੀਨ ਸੀ। ਇਹ ਰਤਨਪੁਰਸ਼ ਰਾਜਧਾਨੀ ਦਾ ਰਾਜਾ ਹੋਇਆ, ਇਹਦਾ ਇੱਕ ਪੁੱਤਰ ਤਾਮਰ ਧੁਜ ਕਰਕੇ ਸੀ, ਅਤੇ ਵਜ਼ੀਰਾਂ ਨਾਲ ਸਲਾਹ ਕਰਕੇ ਵੀ ਆਪਾਂ ਅਸਮੇਰ ਜੱਗ ਕਰੀਏ, ਜਿਹਨੇ ਅਸਮੇਰ ਜੱਗ ਕਰਨਾ ਹੋਵੇ ਪਹਿਲਾਂ ਉਹ ਘੋੜਾ ਛੱਡਦਾ ਹੈ, ਨਾਲ ਫੌਜ ਦਿੰਦਾ ਹੈ ਵੀ ਜਿਹੜਾ ਰਾਜਾ ਕੋਈ ਨਹੀਂ ਈਨ ਮੰਨਦਾ ਉਹ ਘੋੜਾ ਫੜੇ ਅਤੇ ਜੰਗ ਕਰੇ। ਫਿਰ ਉਹਨੂੰ ਜਿੱਤ ਕੇ ਅਧੀਨ ਕਰਕੇ ਜਿੱਥੇ ਕਿੱਥੇ ਘੋੜਾ ਐਨ ਆਜ਼ਾਦ ਹੋ ਕੇ ਫਿਰ ਆਵੇ, ਇਉਂ ਸਾਰੇ ਇਲਾਕੇ ਦਾ ਵਿਜੈ ਹੋ ਕੇ ਫਿਰ ਉਹ ਸਵੇਰ ਜਾ ਕਰਦਾ ਹੁੰਦਾ ਸੀ। ਸਾਰੇ ਰਾਜੇ ਮਹਾਰਾਜੇ ਉਹਦੇ ਵਿੱਚ ਆ ਕੇ ਸੇਵਾ ਕਰਦੇ ਹੁੰਦੇ ਸੀ। ਇਸ ਤਰ੍ਹਾਂ ਕਹਿੰਦੇ ਜਿਹੜਾ ਮੋਰ ਧੁਜ ਰਾਜਾ, ਇਸਨੇ ਆਪਣੇ ਪੁੱਤਰ ਨੂੰ ਤਾਮਰ ਭੁਜ ਨੂੰ ਘੋੜਾ ਦੇ ਕੇ ਨਾਲ ਫੌਜ ਦੇ ਕੇ ਅਤੇ ਸੰਸਾਰ ਦੇ ਰਾਜਿਆਂ ਨੂੰ ਅਧੀਨ ਕਰਨ ਵਾਸਤੇ ਜਿੱਤਣ ਵਾਸਤੇ ਭੇਜ ਦਿੱਤਾ। ਇੱਧਰ ਜਿਹੜਾ ਯੁਧਿਸ਼ਠਰ ਰਾਜਾ ਹੈ ਉਸਨੇ ਕ੍ਰਿਸ਼ਨ ਅਤੇ ਅਰਜਨ ਨੂੰ ਨਾਲ ਫੌਜ ਦੇ ਕੇ ਪਾਂਡਵਾਂ ਦੀ ਵੀ ਤੁਸੀਂ ਵੀ ਘੋੜਾ ਲੈ ਕੇ ਜਾਓ, ਸੰਸਾਰ ਦੇ ਰਾਜਿਆਂ ਨੂੰ ਜਿੱਤੋ, ਫਿਰ ਆਪਾਂ ਸਮੇਤ ਜੱਗ ਕਰਾਂਗੇ। ਆਪੋ ਜੀ ਕਹਿੰਦੇ ਦੋਹਾਂ ਫੌਜਾਂ ਦਾ ਮੁਕਾਬਲਾ ਹੋ ਗਿਆ ਸੀ। ਜਿਹੜਾ ਇਹ ਤਾਮਰ ਧੁਜ ਹੈ, ਮੋਰ ਧੁਜ ਰਾਜੇ ਦਾ ਪੁੱਤਰ, ਇਹਨੇ ਐਸਾ ਜੰਗ ਯੁੱਧ ਕੀਤਾ ਹੈ, ਕ੍ਰਿਸ਼ਨ ਨੂੰ ਵੀ ਮੂਰਛਿਤ ਕਰਕੇ ਸਿੜ ਦਿੱਤਾ, ਜਿਹੜਾ ਅਰਜਨ ਉਹਨੂੰ ਵੀ ਮੂਰਛਿਤ ਕਰ ਦਿੱਤਾ ਹੈ, ਬਾਕੀ ਜਿੰਨੀ ਪਾਂਡਵਾਂ ਦੀ ਫੌਜ ਸੀ ਸਭ ਭਜਾ ਦਿੱਤੀ, ਨਠਾ ਦਿੱਤੀ ਹੈ। ਅਤੇ ਜਿਹੜਾ ਕ੍ਰਿਸ਼ਨ ਜੀ ਅਤੇ ਅਰਜਨ ਨੇ ਘੋੜਾ ਸੀ ਨਾ ਜੇਸ਼ਠ ਨੇ ਦਿੱਤਾ ਸੀ ਫੇਰਨ ਵਾਸਤੇ, ਉਹ ਲਿਆ ਕੇ ਅਤੇ ਆਪਣਾ ਜਿਹੜਾ ਘੋੜਾ ਸੀ ਲਿਆ ਕੇ ਪਿਤਾ ਦੇ ਸਮੇਂ ਸਾਹਮਣੇ ਖੜ੍ਹਾ ਕਰ ਦਿੱਤਾ ਸੀ। ਲਓ ਜੀ ਮੈਂ ਸਭ ਨੂੰ ਫਤਿਹ ਕਰ ਆਇਆ। ਅਤੇ ਇਧਰ ਜਦੋਂ ਕਹਿੰਦੇ ਕ੍ਰਿਸ਼ਨ ਜੀ ਨੂੰ ਬਾਅਦ ਵਿੱਚ ਮੂਰਛਾ ਤੋਂ ਹੋਸ਼ ਜੀ ਆਈ ਹੈ, ਅਤੇ ਉਹ ਅਰਜਨ ਨੂੰ ਫਿਰ ਆਪਣਾ ਕਹਿੰਦੇ ਸ਼ੇਸ਼ ਚੇਲਾ ਜਿਹਾ ਬਣਾ ਲਿਆ, ਆਪ ਕਹਿੰਦੇ ਬ੍ਰਾਹਮਣ ਦਾ ਰੂਪ ਧਾਰਨ ਕਰ ਲਿਆ, ਮੱਥੇ 'ਤੇ ਤਿਲਕ ਜਿਹਾ ਲਾ ਲਿਆ। ਕ੍ਰਿਸ਼ਨ ਨੇ ਪਰਖ ਲਈ ਆ ਗਿਆ ਮੋਰ ਧੋਈ ਕੋਲ। ਉਸ ਵੇਲੇ ਫਿਰ ਆਪੋ ਵਿੱਚ ਹੀ ਕਹਿਣ ਲੱਗੇ ਵੀ ਕੀ ਚਾਹੀਦਾ ਹੈ। ਕਹਿਣ ਲੱਗਿਆ ਵੀ ਆ ਜਿਹੜਾ ਤੇਰਾ ਲੜਕਾ ਹੈ ਨਾ, ਇਹਦਾ ਮਾਸ ਚਾਹੀਦਾ ਹੈ, ਜਾਂ ਇਸ ਤਰ੍ਹਾਂ ਵੀ ਸਾਖੀ ਹੈ ਵੀ ਮੋਰਤਜ ਰਾਜੇ ਨੂੰ ਇਹਨੇ ਕਿਹਾ ਬ੍ਰਹਮਣ ਰੂਪ ਦੇ ਵਿੱਚ ਕ੍ਰਿਸ਼ਨ ਜੀ ਨੇ ਵੀ ਇੱਕ ਕਾਲ ਸਿੰਘ ਰਾਜਾ ਹੈ, ਉਸਨੇ ਮੇਰਾ ਪੁੱਤਰ ਕਹਿੰਦੇ ਫੜ ਲਿਆ, ਗ੍ਰਿਫਤਾਰ ਕਰ ਲਿਆ, ਲੈ ਲਿਆ ਹੈ, ਅਤੇ ਜੇ ਤੂੰ ਆਪਣਾ ਅੱਧਾ ਸਰੀਰ ਚੀਰ ਕੇ ਦੇ ਦੇ ਮੈਂ ਆਪਣੇ ਪੁੱਤਰ ਨੂੰ ਛਡਾ ਲਵਾਂ। ਕਹਿੰਦੇ ਇਹ ਕਿਹੜੀ ਗੱਲ ਹੈ, ਮੇਰਾ ਸਰੀਰ ਚੀਰ ਲਾ। ਫਿਰ ਉਸ ਵੇਲੇ ਆਪਣਾ ਜਿਹੜਾ ਤਾਮਰ ਤੁਝ ਪੁੱਤਰ ਹੈ ਉਹਨੂੰ ਕਿਹਾ, ਅਤੇ ਆਪਣੀ ਜਿਹੜੀ ਪਤਨੀ ਕੁਮੁਦਵਤੀ ਸੀ ਵੀ ਤੁਸੀਂ ਆਰਾ ਲੈ ਕੇ ਨਾ ਇੱਥੋਂ ਮੇਰਾ ਸਰੀਰ ਚਿਰੋ ਅਤੇ ਇਹਨੂੰ ਦਿਓ ਬ੍ਰਹਮਣ ਨੂੰ, ਆਪਣਾ ਪੁੱਤਰ ਵਾਪਸ ਲੈ ਆਏ। ਉਹ ਜਦੋਂ ਮਾਂ ਅਤੇ ਪੁੱਤ ਤਾਮਰ ਰਾਜਾ ਲੈ ਕੇ ਸਿਰ 'ਤੇ ਰੱਖ ਕੇ ਚੀਣ ਲੱਗੇ, ਉਸ ਵੇਲੇ ਫਿਰ ਕ੍ਰਿਸ਼ਨ ਜੀ ਅਸਲੀ ਰੂਪ ਵਿੱਚ ਪ੍ਰਗਟ ਹੋ ਗਏ ਸੀ, ਜੱਫੀ ਵਿੱਚ ਲੈ ਗਿਆ, ਕਹਿੰਦੇ ਵੀ ਤੂੰ ਠੀਕ ਸਹੀ ਧਰਮੀ ਹੈ। ਇਸ ਤਰ੍ਹਾਂ ਫਿਰ ਇਹਦਾ ਜਗ ਜਸ ਪੂਰਨ ਕਰਵਾਇਆ ਸੀ ਮੋਰ ਧੁਜ ਦਾ। ਦੂਜਾ ਹੈ ਵੀ ਅਰਜਨ ਨੂੰ ਉਹ ਸ਼ੇਰ ਜਿਹਾ ਬਣਾਇਆ ਸੀ ਕ੍ਰਿਸ਼ਨ ਜੀ ਨੇ, ਕਹਿੰਦੇ ਵੀ ਇਹ ਰਾਜੇ ਦੇ ਪੁੱਤ ਦਾ ਮਾਸ ਖਾਂਦਾ ਹੈ। ਉਸ ਵੇਲੇ ਰਾਜੇ ਨੇ ਆਪਣਾ ਤਾਮਰ ਤੋਂ ਜਿਹੜਾ ਪੁੱਤਰ ਲਿਆ ਕੇ ਅੱਗੇ ਖੜ੍ਹਾ ਕਰ ਦਿੱਤਾ ਸੀ। ਕ੍ਰਿਸ਼ਨ ਜੀ ਨੇ ਉਹ ਉਸੇ ਰੂਪ ਵਿੱਚ ਕਿਹਾ ਵੀ ਦੇਖ ਲਾ ਹੁਣ ਇਹਨੇ ਸ਼ੇਰ ਨੇ ਤੈਨੂੰ ਖਾ ਜਾਣਾ, ਕਹਿੰਦਾ ਮੈਂ ਤਿਆਰ ਹਾਂ ਜੀ। ਇਸ ਤਰ੍ਹਾਂ ਪ੍ਰੀਖਿਆ ਵਿੱਚ ਪੂਰਾ ਉਤਰਨ ਤੋਂ ਫਿਰ ਉਹ ਰਾਜੇ ਨੂੰ ਵੀ ਉਹ ਕ੍ਰਿਸ਼ਨ ਜੀ ਨੇ ਪ੍ਰਸੰਨਤਾ ਬਖਸ਼ੀ, ਅਤੇ ਉਹ ਜਿਹੜਾ ਇਹਦਾ ਪੁੱਤਰ ਸੀ ਉਹਨੂੰ ਵੀ ਪ੍ਰਸੰਨਤਾ ਬਖਸ਼ੀ। ਬਾਦ ਵਾਸੀ ਵੀ ਤੁਹਾਡੀ ਚੜ੍ਹਦੀ ਕਲਾ ਹੋਈ, ਤੁਸੀਂ ਪਰਖ ਵਿੱਚ ਸਹੀ ਪੂਰੇ ਉਤਰੇ ਹੋ। ਇਸ ਤਰ੍ਹਾਂ ਇਹ ਇੱਥੇ ਇਸ਼ਾਰੇ ਨਾਲ ਹੀ ਕਵੀ ਥੋੜ੍ਹੀ ਜਿਹੀ ਉਹ ਗੱਲ ਕਰ ਰਿਹਾ, ਮੋਰ ਧੁਜ ਨਿਰਪ ਮਤ ਨਿਰਪ ਭਗਤ ਮਤ ਪੀਣੀ, ਵੀ ਜਿਹੜਾ ਮੋਰਤ ਰਾਜਾ ਸੀ ਉਹਦੀ ਬੁੱਧੀ ਕਹਿੰਦੇ ਭਗਤੀ ਕਰਨ ਵਿੱਚ ਲੀਨ ਰਹੀ, ਜੋ ਭਗਵਾਨ ਨੇ ਕਹਿੰਦੇ ਬ੍ਰਹਮਣ ਰੂਪ ਦੇ ਵਿੱਚ ਬਣ ਕੇ ਕਸੌਟੀ ਦਿੱਤੀ ਸੀ ਉਹਨੂੰ ਕਹਿੰਦੇ ਸਹੀ ਸਹਾਰ ਲਿਆ, ਅਤੇ ਉਹ ਖਿੜੇ ਮੱਥੇ ਨੂੰ ਪ੍ਰਵਾਨ ਕਰ ਲਿਆ ਸੀ। ਇਸ ਤਰ੍ਹਾਂ ਦੀ ਕਥਾ ਕਵੀ ਸੰਤੋਖ ਸਿੰਘ ਜੀ ਨੇ, ਜਿਹੜੇ ਪਿੱਛੇ ਰਾਜੇ ਮਹਾਰਾਜੇ ਹੋਏ ਉਹਨਾਂ ਦੀ ਪ੍ਰੀਖਿਆ ਹੋਈ। ਇੱਧਰ ਵੀ ਗੁਰੂ ਮਹਾਰਾਜ ਨੇ ਵੀ ਇਹ ਕੋਈ ਨਵੀਂ ਗੱਲ ਨਹੀਂ ਕੀਤੀ ਹੈ, ਵੀ ਇਹ ਪ੍ਰੀਖਿਆ ਕੀਤੀ ਹੈ। ਹੋਰ ਜਿਸ ਤਰ੍ਹਾਂ ਆਪ ਜੀ ਨੇ ਪ੍ਰੀਖਿਆ ਕਰ ਲਈ, ਹੋਰ ਸਾਂਗ ਵਰਤਾਇਆ ਸੀ, ਹੋਰ ਤਰ੍ਹਾਂ ਦੇ ਬਚਨ ਬਿਲਾਸ ਕੀਤੇ ਸਨ, ਉਹ ਕੁਝ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣਾਵਾਂਗੇ। ਹੁਣ ਸਮਾਂ ਹੋਇਆ ਜੇ ਇੱਥੇ ਸਮਾਪਤੀ ਹੈ ਜੀ। ਹੇਤ ਕਪੋਤ ਮਾਸ ਨਿਜ ਦੀਨਾ, ਧ੍ਰਿਤ ਧਾਰ ਤਬ ਨਿਰਿਪ ਪਦ ਸੁਖ ਲੀਨਾ, ਮੋਰ ਧੁਜ ਨਿਰਿਪ ਭਗਤ ਮਤ ਭੀਨੇ, ਸਹੀ ਕਸੌਟੀ ਜੋ ਪ੍ਰਭ ਦੀਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਰ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ,